I have Guru Nanak Angad Guru Amar Das Pad Vand Ram Das Arjan Guru Var Sri Har Gobind Hari Rai Har Krishna Guru Tegh Bahadur Chand Dasvein Gobind Singh Guru Namo Charni Arvind Shri Gura Shabd Kamae Jana Jite Panch Vikar Tin Santan Ko Vandana Sir Charnan Partar Ekankara Satguru Tehe Prasad Satch Hoy Vahe Guru Ji Ki Fateh Vighna Vinashan Soy Vahe Guru Ji Ki Fateh Vighna Vinashan Soy Vahe Guru Sahib Jiyo Teh Ek Gram Dekh Jag Sai Tar Ke Tar Baithe Suth Thai Shathe Mahine Sindh Taranga ਦੇਤ ਰੁੜਾਏ ਗ੍ਰਾਮ ਜਲ ਸੰਗਾ ਤਿਹ ਇੱਕ ਗ੍ਰਾਮ ਦੇਖ ਜਗ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਸ਼ਬਰ ਸ਼ਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸੇਵਾਨਾਂ ਦੀ ਰਚਨਾ ਰਾਹੀਂ ਗੁਰਬਾਣੀ ਦਾ ਪਾਠ ਹੋ ਰਿਹਾ ਸੀ। ਆਪ ਸਰਵਣ ਕਰਕੇ ਲਾਹ ਲੈ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਸਰਪੜ ਸੁਣ ਰਹੇ ਹਾਂ, ਜੋ ਕਈ ਸਾਲਾਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਪਿੱਛੇ ਪ੍ਰਸੰਗ ਜਿਵੇਂ ਆਇਆ ਹੈ ਉਹ ਵਿਸਥਾਰ ਨਾਲ ਆਪਾਂ ਸੁਣਿਆ ਹੀ ਹੈ। ਜੋ ਇਤਿਹਾਸ ਰਾਹੀਂ ਅੱਜ ਪ੍ਰਸੰਗ ਆ ਰਿਹਾ ਹੈ ਉਸ ਨਾਲ ਲੜੀ ਜੋੜਨ ਵਾਸਤੇ ਸੰਪਰਦਾ ਦੇ ਸੰਕੇਤੀ ਨਿਯਮਾਂ ਅਨੁਸਾਰ ਥੋੜ੍ਹਾ ਜਿਹਾ ਜਿਹੜਾ ਪ੍ਰਸੰਗ ਹੈ ਉਹ ਫਿਰ ਦੁਬਾਰਾ ਸੁਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਨੂੰ ਤਾਰਦੇ ਤਾਰਦੇ ਹੋਏ ਵਿਚਰਦੇ ਵਿਚਰਦੇ ਹੋਏ ਇੱਕ ਨਗਰ ਵਿੱਚ ਚਲੇ ਗਏ ਨੇ। ਇੱਥੋਂ ਦੇ ਲੋਕਾਂ ਨੇ ਆ ਕੇ ਮਹਾਰਾਜ ਦੀ ਬੜੀ ਸੇਵਾ ਕੀਤੀ ਹੈ ਅਤੇ ਹਮੇਸ਼ਾ ਹਜ਼ੂਰੀ ਵਿੱਚ ਆ ਕੇ ਮਹਾਰਾਜ ਤੋਂ ਉਪਦੇਸ਼ ਲੈਂਦੇ ਹੈ, ਸਤਨਾਮ ਵਾਹਿਗੁਰੂ ਦਾ ਜਾਪ ਵੀ ਜਪਦੇ। ਇੱਕ ਜਨ ਸਾਰਿਆਂ ਨੇ ਆਪਣਾ ਸਾਜੋ ਸਮਾਨ ਜਾਂ ਇਕੱਠਾ ਕਰਕੇ ਗੱਡਿਆਂ 'ਤੇ ਲੱਦ ਲਿਆ ਹੈ ਅਤੇ ਚੱਲਣ ਲਈ ਤਿਆਰ ਹੋ ਗਏ। ਗੁਰੂ ਮਹਾਰਾਜ ਨੇ ਪੁੱਛ ਪੜਤਾਲ ਕਰ ਲਈ ਕੀ ਕਾਰਨ ਹੈ। ਕਹਿਣ ਲੱਗੇ ਮਹਾਰਾਜ 6 ਮਹੀਨਿਆਂ ਤੋਂ ਬਾਅਦ ਇੱਥੇ ਕੋਈ ਆ ਕੇ ਸਾਡੇ ਘਰਾਂ ਨੂੰ ਸਾੜ ਜਾਂਦਾ, ਅੱਗ ਲਾ ਜਾਂਦਾ ਹੈ, ਤੁਸੀਂ ਵੀ ਸਾਡੇ ਨਾਲ ਹੀ ਚੱਲੋ। ਇਸ ਤਰ੍ਹਾਂ ਮਹਾਰਾਜ ਤਾਂ ਕਿ ਬਚਾਅ ਹੋ ਸਕੇ। ਪਤਾ ਨਹੀਂ ਕੌਣ ਆਉਂਦਾ ਹੈ, ਅੱਗ ਲਾ ਕੇ ਘਰ ਸਾੜ ਜਾਂਦਾ, ਅਸੀਂ ਫਿਰ ਆ ਕੇ ਘਰ ਬਣਾਉਂਦੇ ਇੱਥੇ ਫਿਰ ਰਹਿੰਦੇ ਹਾਂ। 6 ਮਹੀਨੇ ਤੋਂ ਬਾਅਦ ਫਿਰ ਇਵੇਂ ਅੱਗ ਆ ਜਾਂਦੀ ਹੈ, ਸੜ ਜਾਂਦਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਿਆ ਨੂੰ ਅਪਣਾਓ, ਵਾਹਿਗੁਰੂ ਵਾਹਿਗੁਰੂ ਜਪੋ, ਧਰਮਸ਼ਾਲਾ ਰਚ ਕੇ ਇੱਥੇ ਵਾਹਿਗੁਰੂ ਦਾ ਕੀਰਤਨ ਕਰੋ, ਜਸ ਕਰੋ, ਵਾਹਿਗੁਰੂ ਤੁਹਾਡੀ ਹਰਤਨਾ ਕਰਕੇ ਰੱਖਿਆ ਕਰੇਗਾ। ਅਸੀਂ ਜਾਵਾਂਗਾ, ਤੁਹਾਡਾ ਕੋਈ ਨਹੀਂ ਕਰ ਸਾੜ ਸਕੇਗਾ, ਤੁਹਾਡਾ ਬਚਾਅ ਹੋਵੇਗਾ। ਰਹੋ ਇੱਥੇ ਟਿਕ ਕੇ, ਸਾਡਾ ਵਚਨ ਮੰਨ ਕੇ, ਗੁਰੂ ਮਹਾਰਾਜ ਦੇ ਬਚਨਾਂ 'ਤੇ ਇਹਨਾਂ ਲੋਕਾਂ ਨੂੰ ਸ਼ਰਧਾ ਆ ਗਈ ਹੈ। ਸਾਜੋ ਸਮਾਨ ਜਿਹਾ ਲੱਦਿਆ ਲਦਾਇਆ ਹੋਇਆ, ਜਿੱਥੇ ਮਹਾਰਾਜ ਬੈਠੇ ਉੱਥੇ ਆ ਖੜਾ ਕੀਤਾ, ਆ ਵੀ ਗਿਰਦ ਗਿਰਦ ਹੋ ਕੇ ਬਹਿ ਗਏ। ਇਸ ਤਰ੍ਹਾਂ ਹੀ ਕੁਝ ਸਮੇਂ ਤੋਂ ਬਾਅਦ ਜਿਹੜਾ ਕੋਈ ਇੱਥੇ ਭਿਆਨਕ ਦੈਨ ਜਾਂ ਆਪਣੀ ਈਨ ਮਨਾਉਂਦਾ ਹੁੰਦਾ ਸੀ, ਉਹਦੇ ਅੱਗ ਵਿੱਚ ਹੱਥ ਵਿੱਚ ਬਲਦੀ ਹੋਈ ਅੱਗ ਦੀ ਚੁਆਤੀ ਜੀ ਲਈਏ ਭਿਆਨਕ ਰੂਪ ਜਿਹਾ ਧਾਰਦਾ ਹੋਇਆ ਰੌਲਾ ਪਾਉਂਦਾ ਆ ਰਿਹਾ ਵੀ ਤੁਸੀਂ ਗਏ ਨਹੀਂ ਹੈ, ਤੁਹਾਨੂੰ ਹੁਣ ਮੈਂ ਸਾੜ ਦੇਵਾਂਗਾ, ਦਗਦ ਕਰ ਦੇਵਾਂਗਾ। ਉਹ ਦੇਖ ਕੇ ਭਿਆਨਕ ਦੈਂਤ ਵੱਲੇ ਲੋਕ ਬਹੁਤ ਡਰ ਗਏ। ਆਪੋ ਵੀ ਜੀ ਕਹਿਣ ਲੱਗੇ ਵੀ ਪਹਿਲਾਂ ਤਾਂ ਚਲੋ ਘਰ ਹੀ ਸੜਦੇ ਸੀ, ਹੁਣ ਤਾਂ ਸਾਡੀ ਜਾਨ ਵੀ ਨੂੰ ਸਾਡੇ ਸਰੀਰਾਂ ਵੀ ਖਤਰਾ ਹੈ। ਇਹ ਜਿਹੜੇ ਮਹਾਤਮਾ ਇਹਨਾਂ ਦਾ ਵਚਨ ਮੰਨ ਕੇ ਅਸੀਂ ਰਹਿ ਗਏ, ਨਿਕਾਹ ਨੂੰ ਰਹਿਣਾ ਸੀ। ਜਦੋਂ ਚਿੰਤਾ ਜੇ ਕਰਦੇ ਦੇਖੇ ਨੇ ਉਧਰੋਂ ਜਿਹੜਾ ਦੈਨ ਜਾ ਆਉਂਦਾ ਦੇਖਿਆ ਹੈ, ਮਹਾਰਾਜ ਨੇ ਬਹੁਤ ਕਰੜੀ ਨਿਗਾਹ ਨਾਲ ਤੱਕਿਆ। ਉੱਥੇ ਉਹ ਵਿਆਕੁਲ ਹੋ ਕੇ ਮੂਰਛਿਤ ਹੋ ਕੇ ਧਰਮ ਦੇ ਕੇ ਧਰਤੀ 'ਤੇ ਡਿੱਗ ਪਿਆ ਹੈ। ਗੁਰੂ ਮਹਾਰਾਜ ਦਾ ਚਰਨਾਂ 'ਤੇ ਆਸੀਸ ਡਿੱਗਿਆ ਹੈ। ਗੁਰੂ ਮਹਾਰਾਜ ਮੇਰ ਦੇ ਘਰ ਵਿੱਚ ਆਏ ਹਨ, ਉਹ ਚਰਨ ਨੂੰ ਸ਼ੀਸ਼ ਨਾਲ ਛੁਹਾਇਆ ਹੈ, ਇਹ ਹੋਸ਼ ਵਿੱਚ ਆ ਗਿਆ ਹੈ। ਫਿਰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਤੁਸੀਂ ਇਹਨਾਂ ਲੋਕਾਂ ਦੇ ਚੰਗੇ ਭਾਗਾਂ ਕਰਕੇ ਤਥਾ ਮੇਰੇ ਭਾਗਾਂ ਕਰਕੇ ਆ ਗਏ। ਮੈਂ ਇਹਨਾਂ ਲੋਕਾਂ ਨੂੰ ਆਪਣੀ ਈਨ ਮਨਾਉਂਦਾ ਹੁੰਦਾ ਸੀ, ਆ ਕੇ ਘਰ ਸਾੜ ਜਾਂਦਾ ਸੀ। ਤੁਸੀਂ ਮਹਾਰਾਜ ਬੜੀ ਕਿਰਪਾ ਕੀਤੀ ਹੈ, ਜਿਸ ਤਰ੍ਹਾਂ ਮੇਰਾ ਭਲਾ ਹੋਵੇ ਉਸ ਤਰ੍ਹਾਂ ਮੈਨੂੰ ਮਹਾਰਾਜ ਸਭ ਉਪਦੇਸ਼ ਦੇਵੋ। ਗੁਰੂ ਮਹਾਰਾਜ ਨੇ ਕਿਹਾ ਵੀ ਇੱਥੇ ਰਲ ਮਿਲ ਕੇ ਧਰਮ ਦੀ ਜਗ੍ਹਾ ਬਣਾਓ, ਦੋਵੇਂ ਸਮੇਂ ਸੰਗਤ ਰੂਪ ਵਿੱਚ ਜੁੜਿਆ ਕਰੋ। ਇਹ ਦੈਂਤ ਨੂੰ ਕਹਿਣ ਲੱਗੇ ਵੀ ਤੂੰ ਸਿਰ 'ਤੇ ਪਾਣੀ ਢੋਇਆ ਕਰ, ਆਏ ਗਏ ਦੀ ਸੇਵਾ ਜਲ ਛਕਾਉਣ ਦੀ ਚਰਨ ਧੋਣ ਦੀ ਕਰਿਆ ਕਰ, ਤੇਰਾ ਵੀ ਭਲਾ ਹੋ ਜਾਏਗਾ। ਇਸ ਤਰ੍ਹਾਂ ਜਿਹੜਾ ਇਹ ਦੈਂਤ ਲੋਕਾਂ ਨੂੰ ਘਰ ਸਾੜ ਕੇ ਤੰਗ ਕਰਦਾ ਹੁੰਦਾ ਸੀ, ਅਤੇ ਗੁਰੂ ਮਹਾਰਾਜ ਨੇ ਉਪਦੇਸ਼ ਦੇ ਕੇ ਸਿੱਖੀ ਬਖਸ਼ ਕੇ ਇਹਨੂੰ ਲੋਕਾਂ ਦੀ ਸੇਵਾ ਕਰਨ ਵਿੱਚ ਲਾ ਦਿੱਤਾ ਹੈ। ਹੋਰ ਜਿਹੜੇ ਲੋਕ ਹੈ ਬਾਹਰੋਂ ਆ ਕੇ ਮਹਾਰਾਜ ਦੇ ਸਿੱਖ ਸਜ ਰਹੇ ਨੇ, ਧੰਨ ਧੰਨ ਕਰ ਰਹੇ ਨੇ। ਇਹ ਜਿਹੜੇ ਨਗਰ ਦੇ ਲੋਕ ਹੈ ਆਪੋ ਵਿੱਚ ਹੀ ਮਹਾਰਾਜ ਦੀ ਉਸਤੀ ਕਰਦੇ, ਕਹਿੰਦੇ ਵੀ ਇਹ ਤਾਂ ਗੱਲ ਇਉਂ ਹੋ ਗਈ ਵੀ ਜਿਵੇਂ ਚਿੜੀਆਂ ਤੋਂ ਬਾਜਾਂ ਦੀ, ਕੋਈ ਬਾਜਾਂ ਤੋਂ ਸੇਵਾ ਕਰਾ ਦੇ, ਵੀ ਇਹ ਬਾਜ ਵਰਗਾ ਦੈਨ ਸੀ, ਅਸੀਂ ਚਿੜੀਆਂ ਵਰਗੇ ਸੀ, ਅਤੇ ਮਹਾਰਾਜ ਨੇ ਵੀ ਕਿਰਪਾ ਕਰਕੇ ਸਾਡੀ ਸੇਵਾ 'ਤੇ ਇਹਨੇ ਲਾ ਦਿੱਤਾ, ਜਾਂ ਇਹ ਸ਼ੇਰ ਵਰਗਾ ਸੀ ਅਤੇ ਅਸੀਂ ਬੱਕਰੀਆਂ ਵਰਗੇ ਸੀ, ਇਹ ਸ਼ੇਰ ਵਰਗਾ ਬਲੀ ਵੀ ਸਾਡੇ ਵਰਗਿਆਂ ਦੀ ਸੇਵਾ ਵਿੱਚ ਮਹਾਰਾਜ ਨੇ ਜੋੜ ਦਿੱਤਾ ਹੈ। ਧੰਨ ਹੈ ਗੁਰੂ ਨਾਨਕ ਸਾਹਿਬ। ਇਸ ਤਰ੍ਹਾਂ ਲੋਕ ਸਿਰਫ ਸ਼ਲਾਘਾ ਕਰ ਰਹੇ ਆ, ਫਿਰ ਗੁਰੂ ਮਹਾਰਾਜ ਇੱਥੋਂ ਵਿਦਿਆ ਹੋ ਕੇ ਅੱਗੇ ਚਲੇ ਗਏ। ਸਮੁੰਦਰ ਦਾ ਕਿਨਾਰਾ ਆ ਗਿਆ ਹੈ, ਸਮੁੰਦਰ ਦਾ ਕਿਨਾਰਾ ਦੇਖ ਕੇ ਆਪ ਜੀ ਇੱਥੇ ਬੈਠ ਗਏ। ਇੱਥੇ ਸਮੁੰਦਰ ਦੇ ਕਿਨਾਰੇ ਨੇੜੇ ਇੱਕ ਨਗਰ ਵਸ ਰਿਹਾ ਸੀ, ਇਸ ਨਗਰ ਦਾ ਪ੍ਰਸੰਗ ਹੋਇਆ ਉਹ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਇਹ ਨਗਰ ਦਾ ਪ੍ਰਸੰਗ ਆਉਂਦਾ ਹੈ, ਆਪਾਂ ਰਲ ਮਿਲ ਕੇ ਸਾਰੇ ਹੀ ਆਪੋ ਆਪਣੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਸ਼ਰਧਾ ਸਤਿਕਾਰ ਨਾਲ ਸੁਣੀਏ ਜੀ। ਤਹਿ ਇੱਕ ਗ੍ਰਾਮ ਦੇਖ ਜਗ ਸਾਈਂ। ਸਮੁੰਦਰ ਦੇ ਕਿਨਾਰੇ ਇੱਥੇ ਇੱਕ ਬੜਾ ਸਾਰਾ ਪਿੰਡ ਵਸਿਆ ਹੈ, ਜਗ ਦੇ ਮਾਲਕ ਗ੍ਰਾਮ ਵੱਲੀ ਦੇਖ ਕੇ ਤਰ ਕੇ ਤਰ ਬੈਠੇ ਸੁੱਠ ਥਾਈਂ। ਨਗਰ ਤੋਂ ਬਾਹਰ ਬਾਹਰ ਇੱਕ ਬਿਰਸ਼ ਸੀ, ਉਸ ਬਿਰਸ਼ ਦੇ ਹੇਠਾਂ ਸਤਿਗੁਰੂ ਜੀ ਬੈਠ ਗਏ ਹਨ। ਛਠੇ ਮਹੀਨੇ ਸਿੰਧ ਤਰੰਗਾ। 6 ਮਹੀਨਿਆਂ ਤੋਂ ਬਾਅਦ ਸਮੁੰਦਰ ਦੀ ਇੱਕ ਬੜੀ ਭਾਰੀ ਛਲ ਜੀ ਆਉਂਦੀ ਹੁੰਦੀ ਸੀ। ਤੇਤ ਰੁੜਾਏ ਗ੍ਰਾਮ ਜਲ ਸੰਗਾ। ਇਸ ਤਰ੍ਹਾਂ ਜਿਹੜੀ ਪਾਣੀ ਦੀ ਛਲ ਹੈ ਸਾਰੇ ਪਿੰਡ ਨੂੰ ਰੋੜ ਦਿੰਦੀ ਹੁੰਦੀ ਸੀ। ਦੋਵੇਂ ਦਿਵਸ ਤਬ ਤਾਹਾ ਬਿਤਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਗਰ ਤੋਂ ਬਾਹਰ ਬਾਹਰ ਬਿਰਸ਼ ਦੀ ਛਾਇਆ ਹੇਠ ਬੈਠਿਆਂ ਬੈਠਿਆਂ 2 ਦਿਨ ਬਤੀਤ ਕੀਤੇ ਹਨ। ਨਰ ਤਪ ਚੱਲੇ ਅਪਰ ਹੀ ਥਾਏ। ਜਿਹੜੇ ਨਗਰ ਦੇ ਲੋਕ ਹੈ ਇਹ ਵੀ ਪਹਿਲਿਆਂ ਵਾਂਗ ਹੀ ਸਾਜੋ ਸਮਾਨ ਜਾ ਚੁੱਕ ਕੇ ਹੋਰ ਹੀ ਥਾਂ ਨੂੰ ਚੱਲ ਪਏ ਹਨ। ਆਪਣੀ ਸਰਬ ਸੰਭਾਰ ਸੰਭਾਰੀ। ਨਗਰ ਦੇ ਲੋਕਾਂ ਨੇ ਆਪਣੀ ਜਿੰਨੀ ਸਮੱਗਰੀ ਖਾਣ ਪੀਣ ਵਾਲੀ ਹੈ, ਰੀੜੇ ਕੱਪੜੇ ਹੈ, ਹੋਰ ਸਭ ਕਹਿੰਦੇ ਆਪਣੇ ਨਾਲ ਸੰਭਾਲ ਲਿਆ ਲੈ ਲਿਆ ਹੈ। ਗੁਰੂ ਬਿਲੋਕਤ ਗੇਰਾ ਉਚਾਰੀ। ਇਹਨਾਂ ਲੋਕਾਂ ਵੱਲੀ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਿਹਾ ਹੈ, ਦੋਹਰਾ ਕਹਾ ਤਿਆਰੀ ਤੁਮ ਕਰੀ। ਮਹਾਰਾਜ ਨਗਰ ਦੇ ਲੋਕਾਂ ਨੂੰ ਕਹਿਣ ਲੱਗੇ ਵੀ ਆ ਸਾਜੋ ਸਮਾਨ ਜਾ ਚੁੱਕ ਕੇ ਤੁਸੀਂ ਕਿੱਧਰ ਨੂੰ ਚੱਲਣ ਦੀ ਤਿਆਰੀ ਕੀਤੀ ਹੋਈ ਹੈ? ਕਿਉਂ ਤਿਆਗਿਓ ਨਿਜ ਗ੍ਰਾਮ? ਆਪਣਾ ਪਿੰਡ ਕਿਉਂ ਛੱਡ ਕੇ ਚਲੇ ਜਾ ਰਹੇ ਹੋ? ਸੁਣ ਨਰ ਬੋਲੇ ਤੁਮ ਚੱਲੋ। ਉਸ ਵੇਲੇ ਉਹ ਨਗਰ ਦੇ ਲੋਕ ਸੁਣ ਕੇ ਬੋਲੇ ਕਿ ਮਹਾਰਾਜ ਤੁਸੀਂ ਵੀ ਸਾਡੇ ਨਾਲ ਹੀ ਚੱਲੋ ਜੀ। ਰਹੋ ਨ ਅਬ ਇਹ ਥਾਂ। ਇਸ ਥਾਂ ਵੀ ਜਿੱਥੇ ਤੁਸੀਂ ਬੈਠੇ ਇੱਥੇ ਨਾ ਹੁਣ ਰਹੋ। ਚੌਪਈ ਅਬ ਆਵਹਿਗੀ ਸਾਗਰ ਝਾਲੇ। ਮਹਾਰਾਜ ਹੁਣ ਇੱਥੇ ਆ ਸਮੁੰਦਰ ਦੀ ਬੜੀ ਭਾਰੀ ਤਕੜੀ ਛਲ ਜੀ ਆਵੇਗੀ। ਦੇਹ ਰੁੜਾਏ ਸਦਨ ਸਦਨ ਜਲ ਨਾਲੇ। ਮਹਾਰਾ ਛਲ ਜਿਹੜੀ ਹੈ ਪਾਣੀ ਦੀ ਉਹ ਇਸ ਤਰ੍ਹਾਂ ਸਾਰੇ ਸਾਰੇ ਪਿੰਡ ਨੂੰ ਕਹਿੰਦੇ ਰੋੜ ਦੇਵੇਗੀ, ਢਾ ਦੇਵੇਗੀ। ਆਏ ਬਹੋਰ ਉਸਾਰੈ ਧਾਮੋ। ਇਹ ਮਹਾਰਾਜ ਅਸੀਂ ਫਿਰ ਆਪਣੇ ਆ ਜਿਹੜੇ ਘਰ ਜੇ ਆ ਕੇ ਉਸਾਰਨਾ ਕਰਾਂਗੇ, ਬਣਾਵਾਂਗੇ। ਹੇਠਾਂ ਰਹਿਣ ਨਹੀਂ ਅਬ ਕੰਮ। ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਜੀ ਸਾਡਾ ਤੇ ਤੁਹਾਡਾ ਹੁਣ ਇਸ ਥਾਂ ਤੇ ਰਹਿਣਾ ਕੋਈ ਚੰਗਾ ਕੰਮ ਨਹੀਂ। ਸੁਣ ਕੇ ਬੋਲੇ ਬਚਨ ਕਿਰਪਾਲਾ। ਗੱਲੋ ਕਿਰਪਾਲੂ ਨਗਰ ਦੇ ਲੋਕਾਂ ਤੋਂ ਸੁਣ ਕੇ ਆਉ ਬਚਨ ਬੋਲੇ ਹਨ। ਸਿੱਖੀ ਮਨ ਹਿਰਦੈ ਵਿਸਾਲਾ। ਕਹਿੰਦੇ ਨਗਰ ਦੇ ਲੋਕੋ, ਜੋ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਹੈ ਉਹਨੂੰ ਤੁਸੀਂ ਮੰਨਣਾ ਕਰੋ, ਭਾਵ ਵਾਹਿਗੁਰੂ ਦਾ ਜਿਹੜਾ ਉਪਦੇਸ਼ ਹੈ ਉਹਨੂੰ ਮੰਨਣਾ ਕਰੋ। ਸੁਣ ਉਪਦੇਸ਼ ਭਨ ਹੋ ਸਤਨਾਮ। ਸਾਡੇ ਕੋਲੋਂ ਵਾਹਿਗੁਰੂ ਦਾ ਉਪਦੇਸ਼ ਸੁਣ ਕੇ ਸਾਰੇ ਇੱਥੇ ਬੈਠ ਕੇ ਸਤਨਾਮ ਵਾਹਿਗੁਰੂ ਉਚਾਰੋ। ਬਹੁਰ ਨਗਿਰ ਹੈ ਤੁਮਰੇ ਧਾਮੋ। ਵੀ ਅਸੀਂ ਬਚਨ ਦਿੰਦੇ ਹਾਂ ਫਿਰ ਤੁਹਾਡੇ ਜਿਹੜੇ ਆ ਘਰ ਨਾ ਸਮੁੰਦਰ ਦੀ ਛਲ ਨਹੀਂ ਆਏਗੀ, ਨਾ ਇਹ ਨਹੀਂ ਢਹਿਣ ਗਏ। ਜੇ ਤੁਮ ਕੋ ਨਹਿ ਅਸ ਪਤਿਆਰਾ। ਕਹਿੰਦੇ ਵੀ ਜੇ ਤੁਹਾਨੂੰ ਸਾਡੇ ਬਚਨਾਂ ਤੇ ਇਸ ਤਰ੍ਹਾਂ ਭਰੋਸਾ ਯਕੀਨ ਨਹੀਂ ਆਉਂਦਾ ਹੈ, ਅਬ ਕੇ ਜਾਵੋ ਛੂਡ ਅਗਾਰਾ। ਆਪੋ ਆਪਣੇ ਜਿਹੜੇ ਘਰ ਹੈ ਕਹਿੰਦੇ ਹੁਣ ਵਾਰੀ ਛੱਡ ਕੇ ਚਲੇ ਜਾਓ, ਹਮ ਬੈਠੇ ਹੈ ਇਸ ਹੀ ਥਾਂ, ਅਸੀਂ ਤਾਂ ਜਿਵੇਂ ਆ ਦਰਖਤ ਦੀ ਛਾਇਆ ਹੇਠ ਬੈਠੇ ਆ, ਇਸੇ ਥਾਂ ਹੀ ਬੈਠੇ ਰਹਾਂਗੇ। ਲੇਹੋ ਸਦਨ ਨਿਜ ਬਣੇ ਬਣਾਏ, ਜਦੋਂ ਤੁਸੀਂ ਕਹਿੰਦੇ ਆਓਗੇ ਆਪਣੇ ਜਿਹੜੇ ਘਰ ਹੈ ਬਣੇ ਬਣਾਏ, ਕਹਿੰਦੇ ਸਾਡੇ ਕੋਲੋਂ ਲੈ ਲਿਓ। ਬਹੁਰ ਆਏ ਲੀਜੈ ਉਪਦੇਸ਼ੂ, ਮਹਾਰਾਜ ਕਹਿੰਦੇ ਵੀ ਫੇਰ ਤੁਸੀਂ ਵਾਪਸ ਆ ਕੇ ਸਾਡੋ ਉਪਦੇਸ਼ ਲੈ ਲਿਓ। ਅਸ ਕਹਿ ਬੈਸ ਰਹੇ ਜਗ ਤੇਸ਼ੂ, ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਉਹ ਨਗਰ ਦੇ ਲੋਕਾਂ ਨੂੰ ਕਹਿ ਕੇ, ਆਪ ਉਸੇ ਬਿਰਸ਼ ਦੀ ਛਾਇਆ ਹੇਠ ਹੀ ਬੈਠੇ ਰਹੇ ਹਨ। ਅਪਰ ਥਾਨ ਸੋ ਮਾਨਵ ਗਮਨੇ, ਉਹ ਜਿਹੜੇ ਨਗਰ ਦੇ ਲੋਕ ਸੀ ਕਹਿੰਦੇ ਉਹ ਕਿਸੇ ਹੋਰ ਥਾਂ ਚੱਲ ਨੂੰ ਚਲੇ ਗਏ। ਸਿੰਧ ਨਟਾਹੇ ਸਕਿਓ ਤਿੰਨ ਭਵਨੇ, ਨਾਨਕ ਸਾਹਿਬ ਜੀ ਦੇ ਇੱਥੇ ਆਉਣ ਕਰਕੇ ਇਹ ਲੋਕਾਂ ਦੇ ਜਿਹੜੇ ਘਰ ਹੈ ਇਹਨਾਂ ਨੂੰ ਕਹਿੰਦੇ ਸਮੁੰਦਰ ਦੀ ਛਲ ਢਾਹ ਨਹੀਂ ਸਕੀ, ਸਮੁੰਦਰ ਨੇ ਇਹਨਾਂ ਨੂੰ ਢਾਇਆ ਨਹੀਂ। ਸਮਾਂ ਬਿਤਾਏ ਬਹੁਰ ਨਰ ਆਏ, ਜਦੋਂ ਸਮਾਂ ਜਾ ਲੰਘਾ ਕੇ ਫਿਰ ਲੋਕ ਵਾਪਸ ਚੱਲ ਕੇ ਆਏ ਹਨ। ਸਦਨ ਬਿਲੋਕੇ ਬਣੇ ਬਣਾਏ, ਉਹ ਦੇਖਿਆ ਵੀ ਸਾਡੇ ਜਿਹੜੇ ਘਰ ਹੈ ਉਹ ਤਾਂ ਬਣੇ ਬਣਾਏ ਹੋਏ ਹੈ। ਉਹ ਦੇਖਿਆ ਜਦੋਂ ਕਲਾਵਾਨ ਜਾਣੇ ਮਨ ਮਾਹੀ, ਸਾਰਿਆਂ ਲੋਕਾਂ ਨੇ ਮਨ ਵੀ ਜਾਣ ਲਿਆ ਵੀ ਇਹ ਗੁਰੂ ਨਾਨਕ ਸਾਹਿਬ ਸੰਤ ਬੜਾ ਕਲੀਆਂ ਕਲਾ ਵਾਲੇ ਸ਼ਕਤੀ ਵਾਲੇ, ਸਿੱਖੀ ਲੈਣ ਹਿਰਦੈ ਤਬ ਚਾਹੀ, ਸਾਰਿਆਂ ਨੇ ਹਿਰਦੇ ਵਿੱਚ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਆਪਾਂ ਸਿੱਖਿਆ ਲਈ, ਇਹਨਾਂ ਦੇ ਸਿੱਖ ਬਣ ਜਾਈਏ। ਮਿਲ ਕਰ ਸਭਨ ਉਪਾਇਨ ਲੀਨੀ, ਵਿਚਾਰ ਕੇ ਸਾਰਿਆਂ ਨੇ ਮਿਲ ਜੁਲ ਕੇ ਆਪੋ ਹੱਥਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਲਈਆਂ। ਆਏ ਗੁਰੂ ਕਾ ਬੰਧਨ ਕੀਨੀ, ਸਾਰੇ ਨਗਰ ਦੇ ਲੋਕਾਂ ਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਪਾਹੁਲ ਪੱਗ ਕੀ ਲੀਨੀ ਤਬ ਹੀ, ਸਾਰਿਆਂ ਨੇ ਮਹਾਰਾਜ ਦੇ ਚਰਨਾਂ ਦੀ ਜਿਹੜੀ ਪਾਹੁਲ ਹੈ ਉਹ ਲੈ ਲੈਣਾ ਕੀਤੀ। ਨਿਕਟ ਸਿੰਧ ਕੈ ਗ੍ਰਾਮ ਜੇ ਸਭ ਹੀ, ਸਮੁੰਦਰ ਦੇ ਨੇੜੇ ਨੇੜੇ ਜਿੰਨੇ ਨਗਰ ਦੇ ਲੋਕ ਹੈ ਸਾਰਿਆਂ ਨੇ ਆ ਕੇ ਮਹਾਰਾਜ ਦੀ ਚਰਨ ਪੋਲ ਲਈ, ਸਾਰੇ ਸਿੱਖ ਬਣ ਗਏ। ਧਰਮ ਸਾਲ ਸਿੱਖੀ ਪ੍ਰਗਟਾਨੀ, ਗੁਰੂ ਮਹਾਰਾਜ ਨੇ ਇੱਥੇ ਵਾਹਿਗੁਰੂ ਦੀ ਸਿੱਖੀ ਪ੍ਰਗਟ ਕੀਤੀ ਹੈ, ਧਰਮ ਦੀ ਜਗ੍ਹਾ ਕਾਇਮ ਕਰਵਾਈ। ਨਾਮ ਦਾਨ ਜਪ ਭੇ ਇਸ਼ਨਾਨੀ, ਮਹਾਰਾਜ ਨੇ ਕਿਹਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਕੇ ਦਾਨ ਕਰਨਾ ਹੈ। ਉਹ ਕਹਿੰਦੇ ਨਾਮ ਜਪਣ ਵਾਲੇ, ਇਸ਼ਨਾਨੀ, ਦਾਨ ਕਰਨ ਵਾਲੇ ਸਾਰੇ ਲੋਕ ਬਣ ਗਏ ਹਨ। ਸਤਿਗੁਰ ਕੇ ਸਿਮਰਨ ਮਹਿ ਲਾਗੇ, ਗੁਰੂ ਮਹਾਰਾਜ ਨੇ ਵਾਹਿਗੁਰੂ ਦਾ ਸਿਮਰਨ ਕਰਨਾ ਦੱਸਿਆ, ਉਹਦੇ ਵਿੱਚ ਸਾਰੇ ਲੋਕ ਲੱਗ ਗਏ, ਵਾਹਿਗੁਰੂ ਵਾਹਿਗੁਰੂ ਜਪਣ ਕਰਨ ਲੱਗ ਗਏ ਹਨ। ਭਗਤ ਭਾਉ ਮੈਂ ਮਨ ਅਨੁਰਾਗੇ, ਸਾਰਿਆਂ ਦੇ ਜਿਹੜੇ ਮਨ ਹੈ ਪ੍ਰੇਮਾ ਕਰ ਪ੍ਰੇਮ ਨਾਲ ਭਗਤੀ ਕਰਨ ਵਿੱਚ ਪ੍ਰੇਮੀ ਹੋ ਗਏ ਹਨ। ਕਿਤਕ ਦਿਵਸ ਰਹਿ ਦੇ ਉਪਦੇਸ਼ਾ, ਭਾਈ ਬਾਲਾ ਜੀ ਕਹਿੰਦੇ ਆ ਕੁਝ ਕੁ ਦਿਨ ਨਗਰ ਦੇ ਲੋਕਾਂ ਵਿੱਚ ਰਹਿ ਕੇ ਮਹਾਰਾਜ ਨੇ ਉਪਦੇਸ਼ ਦਿੱਤਾ ਵਾਹਿਗੁਰੂ ਵਾਹਿਗੁਰੂ ਜਪਣ ਦਾ। ਵਿਦਾ ਹੋਏ ਗਮਨੇ ਜਗ ਤੇਸ਼ਾ, ਜਗ ਦੇ ਮਾਲਕ ਇਹਨਾਂ ਲੋਕਾਂ ਕੋਲੋਂ ਵੀ ਵਿਦਾ ਹੋ ਕੇ ਚੱਲ ਪਏ ਹਨ। ਹਾਰੂਪੁਰ ਇੱਕ ਟਾਪੂ ਮਾਹੀ, ਸਮੁੰਦਰ ਦੇ ਵਿੱਚ ਜਿਹੜਾ ਕੋਈ ਟਾਪੂ ਹੈ ਉਹ ਖੁਸ਼ਕ ਜਗ੍ਹਾ ਹੈ ਜਿਹਦਾ ਨਾਂ ਹਾਰੂਪੁਰ ਸ਼ਹਿਰ ਸੀ। ਤਾਹਾ ਚੱਲਣ ਕੀ ਭੀ ਮਨ ਚਾਹੀ, ਸਮੁੰਦਰ ਦੇ ਟਾਪੂ ਜਿਹੜਾ ਹਾਰੂਪੁਰ ਸ਼ਹਿਰ ਹੈ ਇੱਥੇ ਚੱਲਣ ਦੀ ਮਨ ਵਿੱਚ ਮਹਾਰਾਜ ਦੇ ਚਾਹਨਾ ਉੱਠੀ ਹੈ। ਮਰਦਾਨੇ ਸੋ ਬੋਲੇ ਤਬ ਹੀ, ਉਹ ਹਾਰੂਪੁਰ ਸ਼ਹਿਰ ਵੱਲ ਨੂੰ ਚੱਲੇ ਨਾ ਮਹਾਰਾਜ, ਉਸ ਵੇਲੇ ਮਰਦਾਨੇ ਦੇ ਸਾਥ ਬਚਨ ਬੋਲੇ, ਵਾਹਿਗੁਰੂ ਜਪ ਆਵਹ ਸਭ ਹੀ। ਇਹ ਵੀ ਭਾਈ ਬਾਲਾ ਮਰਦਾਨਾ ਤੁਸੀਂ ਸਾਰੇ ਜਾਣੇ ਸਾਡੇ ਮਗਰ ਵਾਰ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਚਲੇ ਆਓ। ਉਪਰ ਸਾਗਰ ਕੇਰ ਕਿਰਪਾਲਾ, ਬਾਲਾ ਜੀ ਕਹਿੰਦੇ ਉਹ ਸਾਨੂੰ ਦੋਹਾਂ ਨੂੰ ਕਹਿ ਕੇ ਸਮੁੰਦਰ ਦੇ ਉੱਪਰ ਵੀ, ਹਮ ਕੋਲੇ ਗਮਨੇ ਤਤਕਾਲਾ, ਗੁਰੂ ਮਹਾਰਾਜ ਕਹਿੰਦੇ ਬੜੀ ਛੇਤੀ ਸਾਨੂੰ ਦੋਹਾਂ ਨੂੰ ਨਾਲ ਲੈ ਕੇ ਚੱਲ ਪਏ। ਗੁਰੂ ਘਰੈ ਸੋਹੰ ਕੋ ਜਾਪੂ, ਗੁਰੂ ਮਹਾਰਾਜ ਜੀ ਨੇ ਪ੍ਰਤਿਆਵਾ ਲੈਣ ਵਾਸਤੇ ਤੇ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਕੇ ਸੋਹੂੰ ਸੋਹੂੰ ਦਾ ਜਾਪ ਜਾ ਕਰਨ ਲੱਗ ਪਏ ਮਹਾਰਾਜ ਉੱਚੀ ਉੱਚੀ। ਚੱਲੇ ਜਾਤ ਕੇ ਵਿਛੋਵੈ ਨ ਆਪੂ, ਮਹਾਰਾਜ ਅੱਗੇ ਅੱਗੇ ਚਲੇ ਜਾ ਰਹੇ ਸੋਹੂੰ ਸੋਹੂੰ ਕਰਦੇ ਤੇ ਜਿਹੜਾ ਸਮੁੰਦਰ ਦਾ ਪਾਣੀ ਹੈ ਕਿਵੇਂ ਵੀ ਸ਼ੋਹ ਨਹੀਂ ਰਿਹਾ ਹੈ। ਸਾਗਰ ਬੀਚ ਪਹੁੰਚੇ ਜਬ ਹੀ, ਗੁਰੂ ਨਾਨਕ ਸਾਹਿਬ ਜੀ ਚਲਦੇ ਚਲਦੇ ਬਹੁਤੇ ਅੱਗੇ ਸਮੁੰਦਰ ਵਿੱਚ ਪਹੁੰਚ ਗਏ ਦੂਰ। ਜਪ ਵਾਹਿਗੁਰੂ ਤਜ ਕਰ ਤਬ ਹੀ, ਇੱਧਰ ਜਿਹੜਾ ਭਾਈ ਮਰਦਾਨਾ ਇਹਨੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਜਾਪ ਕਰਨਾ ਉਹ ਤਾਂ ਛੱਡ ਦਿੱਤਾ। ਸੋਹੰਗ ਕਰਨ ਲੱਗਾ ਮਰਦਾਨਾ, ਮਾਰਾ ਉੱਚੀ ਉੱਚੀ ਸੋਹੂ ਸੋਹੂ ਕਰਨ ਦੇ ਸੀ ਨਾ, ਤੇ ਵੀ ਮਰਦਾਨਾ ਵੀ ਸੋਹੂ ਸੋਹੂ ਕਰਨ ਲੱਗ ਪਿਆ। ਸ੍ਰੀ ਗੁਰ ਸਮਤਾ ਚਹਿਤ ਅਯਾਨਾ, ਅੱਲਾ ਜੀ ਕਹਿੰਦੇ ਮਰਦਾਨਾ ਇਹੋ ਜਿਹਾ ਬੇਸਮਝ ਹੈ, ਗੁਰੂ ਨਾਨਕ ਦੀ ਬਰਾਬਰੀ ਕਰਨਾ ਚਾਹੁੰਦਾ ਵੀ ਮੈਂ ਕਿਉਂ ਵਾਹਿਗੁਰੂ ਵਾਹਿਗੁਰੂ ਮੈਂ ਵੀ ਸੋਹੂ ਸੋਹੂ ਕਰਾਂ। ਬੁੱਢਣ ਲੱਗਾ ਸਿੰਧ ਕੇ ਮਾਹੀ, ਜਦੋਂ ਸੋਹੂ ਸੋਹੂ ਜਪਣ ਲੱਗਿਆ ਉਦੋਂ ਹੀ ਮਰਦਾਨਾ ਕਹਿੰਦੇ ਸਮੁੰਦਰ ਵਿੱਚ ਡੁੱਬਣ ਲੱਗ ਪਿਆ। ਬਹੁ ਡੁਬਕੀ ਲੀਨੀ ਜਬ ਤਾਹੀ, ਜਦੋਂ ਬਹੁਤੀਆਂ ਕਹਿੰਦੇ ਡੁੱਬੀਆਂ ਜੀਆਂ ਲੀਆਂ ਬਹੁਤੇ ਗੋਤੇ ਜੇ ਖਾਧੇ ਹਨ। ਦੋਹਰਾ ਗਰੀਬ ਫੇਰ ਸ੍ਰੀ ਗੁਰਪਿਖਾ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਂਦਿਆਂ ਜਾਂਦਿਆਂ ਗਰਦਨ ਜੀ ਫੇਰ ਕੇ ਵੇਖਿਆ, ਪਿੱਛੇ ਨੂੰ ਮੂੰਹ ਜਿਹਾ ਵੇਖਿਆ ਕਰਕੇ ਭੀਗ ਗਏ ਜਹਜੀਰ, ਮਰਦਾਨੇ ਦੇ ਜਿੰਨੇ ਕੱਪੜੇ ਆ ਸਾਰੇ ਭਿੱਜ ਪੁੱਜ ਕੇ ਬੁਰਾ ਹਾਲ ਹੋਇਆ ਪਿਆ। ਬੁੱਢਤ ਤੇ ਕੋ ਜਾਨ ਕੈ, ਮਹਾਰਾਜ ਨੇ ਦੇਖਿਆ ਵੀ ਮਰਦਾਨਾ ਤਾਂ ਡੁੱਬ ਰਿਹਾ, ਗੋਤੇ ਖਾ ਰਿਹਾ, ਨੂੰ ਜਾਣ ਕੇ ਸਮਝ ਕੇ ਬੋਲੇ ਗੁਣੀ ਗਹੀਰ, ਗੁਣਾਂ ਦੇ ਗਹੀਰ ਸਮੁੰਦਰ ਗੁਰੂ ਨਾਨਕ ਸਾਹਿਬ ਹੈ, ਉਸ ਵੇਲੇ ਬਚਨ ਬੋਲੇ ਮੁੱਖੋਂ, ਸ੍ਰੀ ਮੁੱਖ ਵਾਕ ਗੁਰ ਕਹਿਆ ਸਾਕਾਰ ਕਮਾਵਹੁ। ਮਰਦਾਨਿਆ ਜੋ ਗੁਰੂ ਨੇ ਕੰਮ ਕਿਹਾ ਨਾ, ਜਿਸ ਕਾਰ ਨੂੰ ਕਿਹਾ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਆਉਣਾ ਉਹ ਕਮਾ। ਗੁਰ ਕੀ ਕਰਨੀ ਕਾਹੇ ਧਾਵਹੁ, ਗੁਰੂ ਦੀ ਦੱਸਿਆ ਕਰਨੀ ਹੈ, ਉਹ ਭਗਤੀ ਕਰਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਤਾਂ ਕਿਉਂ ਦੌੜਦਾ ਹੈ, ਵਾਹਿਗੁਰੂ ਵਾਹਿਗੁਰੂ ਛੱਡ ਕੇ ਕਿਉਂ ਸੋਹ ਸੋਹੂ ਕਰਦਾ ਹੈ ਬਈ। ਚੌਪਈ ਸੁਣ ਸਮਝਿਓ ਪੁੰਨ ਮਨ ਮਰਦਾਨਾ, ਮਹਾਰਾਜ ਤੋਂ ਸੁਣ ਕੇ ਮਰਦਾਨਾ ਮਨ ਵਿੱਚ ਸਮਝ ਗਿਆ ਵੀ ਗੱਲ ਤਾਂ ਮੇਰੀ ਗਲਤੀ ਹੈ, ਮੈਂ ਹੀ ਰੀਸ ਕਰਦਾ ਸੀ। ਵਾਹਿਗੁਰੂ ਕੋ ਜਾਪ ਬਖਾਨਾ, ਉਸੇ ਵੇਲੇ ਸੋਹੂ ਸੋਹੂ ਜਪਣਾ ਛੱਡ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪਿਆ ਹੈ। ਅਗਰਜ ਹੀ ਸਮ ਚਲਤਾ ਪਇਓ, ਪਹਿਲਾਂ ਮਰਦਾਨਾ ਮੌਜ ਨਾਲ ਸਮੁੰਦਰ ਦੇ ਉੱਪਰ ਦੀ ਚੱਲਦਾ ਸੀ, ਉਵੇਂ ਫੇਰ ਚੱਲਣ ਲੱਗ ਪਿਆ। ਸਿੰਧ ਬੂਢਨੇ ਤੇ ਰਹਿ ਗਏ, ਸਮੁੰਦਰ ਵਿੱਚ ਗੋਤੇ ਜੇ ਖਾਂਦਾ ਸੀ ਡੁੱਬਦਾ ਸੀ, ਕਹਿੰਦੇ ਡੁੱਬਣੋਂ ਰਹਿ ਗਿਆ ਬਚ ਗਿਆ ਹੈ। ਇਸ ਪ੍ਰਕਾਰ ਗੇ ਸਾਗਰ ਪਾਰਾ, ਭਾਈ ਬਾਲਾ ਜੀ ਕਹਿੰਦੇ ਇਉਂ ਗੁਰੂ ਮਹਾਰਾਜ ਲੀਲਾ ਕਰਦੇ ਸਮੁੰਦਰ ਤੋਂ ਪਾਰ ਚਲੇ ਗਏ। ਪਹੁੰਚੇ ਟਾਪੂ ਕੇਰ ਮਜਾਰਾ, ਸਮੁੰਦਰ ਦੇ ਨੇੜੇ ਟਾਪੂ ਸੀ ਨਾ, ਵਿੱਚ ਕੁਛ ਕੁ ਜਗ੍ਹਾ ਸੀ, ਉਹਦੇ ਵਿੱਚ ਜਾ ਪਹੁੰਚੇ ਹਾਂ। ਹਾਰੂ ਨਗਰ ਵਿਖੇ ਜਬ ਗਏ, ਉਸ ਨਗਰ ਦਾ ਨਾਮ ਸੀ ਹਾਰੂ, ਉਹਦੇ ਵਿੱਚ ਜਦੋਂ ਚਲੇ ਗਏ ਗੁਰੂ ਮਹਾਰਾਜ, ਇੱਧਰ ਗੁਜਰਾਤ ਵੱਲੀ ਗਏ ਹਨ। ਇੱਕ ਤਾਰ ਨੀਚੇ ਬੈਠਤ ਪਏ, ਇੱਥੇ ਨਗਰ ਤੋਂ ਬਾਹਰ ਬਾਹਰ ਇੱਕ ਵਿਰਸ਼ ਸੀ, ਉਹਦੇ ਹੇਠਾਂ ਸਤਿਗੁਰੂ ਜੀ ਬੈਠ ਗਏ ਸਜ ਗਏ। ਧੂਪ ਪ੍ਰਜਾ ਤੇ ਦੇਸ਼ ਮਝਾਰੀ, ਉੱਥੋਂ ਦਾ ਰਾਜਾ ਉੱਥੋਂ ਦੀ ਜਿੰਨੀ ਰਾਜੇ ਦੀ ਪ੍ਰਜਾ ਸਾਰੀ ਹੀ, ਸਭ ਸਰੇ ਬਰੇ ਕੀ ਅਨੁਸਾਰੀ, ਇੱਕ ਜੈਨੀ ਗੁਰੂ ਬਣਿਆ ਹੋਇਆ ਸੀ ਬੜਾ ਲੋਕਾਂ ਦਾ, ਕਹਿੰਦੇ ਸਭ ਉਹ ਜੈਨੀ ਦੇ ਅਨੁਸਾਰੀ ਹੋ ਰਹੇ। ਤਿਹ ਕੇ ਢਿੱਗ ਤੇ ਲੈ ਉਪਦੇਸ਼ਾ, ਜੈਨੀ ਦੇ ਕੋਲੋਂ ਹੀ ਇਹ ਸਾਰੇ ਲੋਕਾਂ ਨੇ ਰਾਜੇ ਸਮੇਤ ਉਪਦੇਸ਼ ਲਿਆ ਹੋਇਆ। ਉਤੋਂ ਸਿੱਖ ਸਗਰੋਈ ਦੇਸ਼ਾ, ਬਾਲਾ ਜੀ ਕਹਿੰਦੇ ਇਹ ਜੈਨੀ ਦਾ ਹੀ ਸਾਰਾ ਕਹਿੰਦੇ ਜਿਹੜਾ ਇਲਾਕਾ ਸੀ ਇਹ ਕਹਿੰਦੇ ਸਿੱਖ ਸੇਵਕ ਬਣਿਆ ਹੋਇਆ ਸੀ। ਜਬ ਵਰਖਾ ਕੀ ਹੋਵੇ ਚਾਹੀ, ਜਿਸ ਵੇਲੇ ਲੋਕਾਂ ਨੂੰ ਕਹਿੰਦੇ ਬੱਦਲ ਦੀ ਬਾਰਿਸ਼ ਦੀ ਚਾਹਨਾ ਹੁੰਦੀ ਹੈ ਸੀ, ਜਾਚਤ ਨਰ ਸਭ ਤਿਹ ਕੇ ਪਾਹੀ, ਜੈਨੀ ਗੁਰੂ ਸੀ ਸਾਰੇ ਦੇ ਕੋਲ ਹੀ ਜਾ ਕੇ ਬਾਰਿਸ਼ ਦੀ ਮੰਗ ਕਰ ਲਿਆ ਕਰਦੇ ਹੁੰਦੇ ਸੀ। ਜੰਤਰ ਮੰਤਰ ਕਰ ਸੋ ਬਰਖਾਵੇ, ਜੈਨੀ ਗੁਰੂ ਸੀ ਕਹਿੰਦੇ ਜੰਤਰ ਮੰਤਰ ਜਾ ਕੋਈ ਕਰਕੇ ਬਾਰਿਸ਼ ਪਵਾ ਦਿੰਦਾ ਹੁੰਦਾ ਸੀ। ਸਭ ਤੇ ਆਪਣੋ ਨਾਮ ਜਪਾਵੇ, ਸਾਰਿਆਂ ਕੋਲੋਂ ਆਪਣਾ ਨਾਮ ਹੀ ਜੈਨੀ ਗੁਰੂ ਜਪਾਉਂਦਾ ਹੁੰਦਾ ਸੀ, ਕਹਿੰਦੇ ਰੱਬ ਰੂਬ ਕੋਈ ਨਹੀਂ ਹੈ, ਮੈਂ ਹੀ ਸਭ ਕੁਛ ਹਾਂ, ਮਨੁੱਖ ਹੀ ਸਭ ਕੁਛ ਹੈ, ਇਸ ਕਰਕੇ ਮੇਰਾ ਨਾਮ ਹੀ ਜਪੋ, ਆਪਣਾ ਨਾਮ ਹੀ ਜਪਾਉਂਦਾ ਹੁੰਦਾ ਸੀ। ਦੋਹਰਾ ਤਾਤ ਕਾਮਨਾ ਕਰਹਿ ਜੋ, ਕਹਿੰਦੇ ਨਗਰ ਦਾ ਜਿਹੜਾ ਕੋਈ ਪੁਰਸ਼ ਜੇ ਕੋਈ ਮੇਰੇ ਘਰ ਪੁੱਤਰ ਹੋ ਜਾਏ, ਪੁੱਤਰ ਲੈਣ ਦੀ ਕਾਮਨਾ ਕਰਦਾ ਸੀ। ਸੁਤ ਦੇਵਹਿ ਤੇ ਹਿਤਾਮ, ਜੈਨੀ ਗੁਰੂ ਗਣਿਆ ਕਹਿੰਦਾ ਉਹਦੇ ਘਰ ਦੇ ਵਿੱਚ ਪੁੱਤਰ ਬਖਸ਼ ਦਿੰਦਾ ਸੀ। ਅਪਰ ਪਦਾਰਥ ਚਾਹੇ ਕੋ, ਜੇ ਕਿਸੇ ਨੂੰ ਹੋਰ ਪਦਾਰਥਾਂ ਦੀ ਚਾਹ ਨਾ ਹੋਵੇ, ਪੂਰਹਿ ਸਭ ਹੀ ਕਾਮ, ਜੈਨੀ ਗੁਰੂ ਹੈ ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰਦਾ ਹੁੰਦਾ ਸੀ। ਚੌਪਈ ਤੇਹ ਕੋ ਭਜਨ ਕਰੈ ਨਰ ਸਭ ਹੀ, ਗੱਲ ਕੀ ਭਾਈ ਬਾਲਾ ਜੀ, ਕਹਿੰਦੇ ਸਾਰੇ ਜੈਨੀ ਗੁਰੂ ਦਾ ਭਜਨ ਕਰਦੇ, ਇਹਦਾ ਹੀ ਨਾਮ ਜਪਦੇ ਸਨ। ਸਤ ਨਾਮ ਸਿਮਰਹਿ ਨਹਿ ਕਬਹੀ, ਸਤ ਨਾਮ ਵਾਹਿਗੁਰੂ ਇਹਨੂੰ ਤਾਂ ਕਦੇ ਵੀ ਨੀ ਇਹ ਲੋਕ ਜਪਦੇ ਸੀ, ਯਾਦ ਕਰਦੇ ਸੀ। ਗਾਵਨ ਲੱਗਾ ਬੈਠ ਮਰਦਾਨਾ, ਹਰੂਪੁਰ ਨਗਰ ਦੇ ਵਿਰਸ਼ ਦੇ ਛਾਇਆ ਹੇਠ ਬੈਠ ਕੇ ਮਰਦਾਨਾ ਤਾਂ ਸ਼ਬਦ ਗਾਉਣ ਲੱਗ ਪਿਆ। ਉਪਮਾ ਸ੍ਰੀ ਕਰਤਾਰ ਮਹਾਨਾ, ਇਸ ਸ਼ਬਦ ਦੇ ਵਿੱਚ ਵਾਹਿਗੁਰੂ ਕਰਤਾਰ ਦੀ ਮਹਾਨ ਮਹਿਮਾ ਬੜੀ ਆਈ ਹੈ। ਤਿਹ ਛਿੰਨ ਨਰ ਸਮੀਪ ਬਹੁ ਆਏ, ਮਰਦਾਨਾ ਕੀਰਤਨ ਕਰਨ ਲੱਗਿਆ ਉਸ ਵੇਲੇ ਹਰੂਪੁਰ ਨਗਰ ਦੇ ਲੋਕ ਬਹੁਤ ਨੇੜੇ ਜੇ ਆ ਗਏ। ਸੁਨਹਿ ਸ਼ਬਦ ਕੋ ਪ੍ਰੀਤ ਵਡਾਏ, ਪ੍ਰੀਤੀ ਵਧਾ ਕੇ ਜਿਹੜਾ ਸ਼ਬਦ ਦਾ ਕੀਰਤਨ ਹੋ ਰਿਹਾ ਉਹਨੂੰ ਸੁਣ ਰਹੇ ਹਨ। ਪਾਛੇ ਤੇ ਸੋ ਪੁੱਛਣ ਲੱਗਾ, ਮਰਦਾਨਾ ਗਾ ਕੀਰਤਨ ਕਰਨੋਂ ਹਟ ਗਿਆ ਤੇ ਬਾਅਦ ਵਿੱਚ ਪੁੱਛਣ ਲੱਗ ਪਏ, ਇਸ ਕੋ ਅਰਥ ਕਹੋ ਹਮ ਆਗੇ। ਕਹਿੰਦੇ ਮਹਾਰਾਜ ਇਹ ਜਿਹੜਾ ਸ਼ਬਦ ਦਾ ਕੀਰਤਨ ਕੀਤਾ ਗਿਆ ਇਹਦਾ ਮਹਾਰਾਜ ਸਾਡੇ ਸਾਰਿਆਂ ਦੇ ਸਾਹਮਣੇ ਅਰਥ ਦੱਸਣਾ ਕਰੋ ਵੀ ਇਹਦੇ ਕੀ ਮੈਨੇ ਹਨ। ਸ੍ਰੀ ਗੁਰ ਕਹਿ ਭਜੋ ਹਰ ਨਾਮ, ਮਰਦਾਨਾ ਤਾਂ ਚੁੱਪ ਰਿਹਾ। ਮਹਾਰਾਜ ਕਹਿੰਦੇ ਵੀ ਇਹ ਸ਼ਬਦ ਦੇ ਅਰਥ ਇਹ ਹੈ ਵੀ ਸਾਰੇ ਰਲ ਮਿਲ ਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੋ, ਅੰਤ ਸਮੈ ਜੋ ਆਵਹਿ ਕੰਮ, ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੈ ਜਦੋਂ ਅੰਤ ਦਾ ਸਮਾਂ ਹੈ ਤੁਹਾਡੇ ਕਹਿੰਦੇ ਸਹਿਤਾ ਦਾ ਕੰਮ ਕਰੇਗਾ, ਸਹਿਤਾ ਕਰੇਗਾ ਹੈ। ਵਿਖੇ ਵਿਕਾਰ ਅਲਪ ਸੁਖ ਤਿਆਗ, ਬਾਕੀ ਵੀ ਇਹ ਸ਼ਬਦ ਦੇ ਵਿੱਚ ਇਹ ਮਹਿਨੇ ਹੈ ਵੀ ਵਿਸ਼ਿਆਂ ਵਿਕਾਰਾਂ ਦੇ ਜਿਹੜੇ ਸੁਖ ਹੈ ਤੁਛ ਜੇ ਹਨ, ਕੰਮੇ ਜੇ ਇਹਨਾਂ ਨੂੰ ਛੱਡ ਦਿਓ। ਭਾਉ ਭਗਤ ਸੋ ਔਰ ਅਨੁਰਾਗ, ਪ੍ਰੇਮਾ ਭਗਤੀ ਦੇ ਨਾਲ ਆਪਣੇ ਹਿਰਦੇ ਨੂੰ ਕਹਿੰਦੇ ਪ੍ਰੇਮ ਕਰੋ, ਪ੍ਰੇਮਾ ਭਗਤੀ ਨਾਲ ਹਿਰਦੇ ਦਾ ਪ੍ਰੇਮ ਕਰੋ ਜੀ, ਹਿਰਦੇ ਨਾਲ ਹਿਰਦੇ ਦੇ ਪ੍ਰੇਮ ਨਾਲ, ਪ੍ਰੇਮ ਨਾਲ ਭਗਤੀ ਕਰੋ। ਦੋਹਰਾ ਸੁਣ ਕੇ ਨਰ ਬੋਲਤ ਪਏ, ਮਹਾਰਾਜ ਤੋਂ ਇਸ ਸ਼ਬਦ ਦਾ ਅਰਥ ਸੁਣ ਕੇ ਇੱਥੋਂ ਦੇ ਲੋਕ ਬੋਲੇ, ਹਮਰੋ ਗੁਰ ਹੈ ਜੋ ਏ, ਮਹਾਰਾਜ ਸਾਡਾ ਜਿਹੜਾ ਜੈਨੀ ਗੁਰੂ ਹੈ ਨਾ, ਨਾਮ ਜਪਾਵਤ ਆਪਨੋ, ਹਮਾਰਾ ਆਪਣਾ ਨਾਮ ਹੀ ਜਪਾਉਂਦਾ ਹੈ। ਕਹਿ ਨਾ ਕਰਤਾ ਕੋਏ, ਸਾਨੂੰ ਕਹਿੰਦੇ ਵੀ ਕਰਤਾ ਕਰਤਾ ਰੱਬ ਰੁਬ ਕੋਈ ਹੈ ਨਹੀਂ ਹੈ। ਚੌਪਈ ਜੈਸੇ ਬ੍ਰਿਖ ਬੀਜ ਤੇ ਜੰਮ ਹੈ, ਕਹਿੰਦੇ ਵੀ ਜਿਵੇਂ ਬੀਜ ਤੋਂ ਜਿਹੜਾ ਬਿਰਸ਼ ਹੈ ਦਰਖਤ ਹੈ ਪੈਦਾ ਹੋ ਜਾਂਦਾ ਉੱਗ ਪੈਂਦਾ ਹੈ, ਬੀਜ ਬ੍ਰਿਖ ਤੇ ਹੋਇ ਅਬਰਾਮ ਹੈ, ਇਸੇ ਤਰ੍ਹਾਂ ਫਿਰ ਜਿਹੜਾ ਬੀਜ ਹੈ ਉਹਨੂੰ ਫਿਰ ਬਿਰਸ਼ ਹੋ ਜਾਂਦਾ ਹੈ, ਬਿਰਸ਼ ਤੋਂ ਬੀਜ ਹੋ ਜਾਂਦੇ ਹੈ, ਇਉਂ ਦਰਖਤ ਤੋਂ ਦਰਖਤ ਹੋ ਹੀ ਜਾਂਦੇ ਹੈ, ਬੀਜ ਤੋਂ ਦਰਖਤ ਹੋ ਜਾਂਦਾ, ਦਰਖਤ ਨੂੰ ਫਿਰ ਬੀਜ ਲੱਗ ਜਾਂਦੇ ਹੈ, ਇਉਂ ਇਉਂ ਕਹਿੰਦੇ ਆਪੋ ਵਿੱਚ ਹੀ ਦਰਖਤ ਤੋਂ ਬੀਜ ਹੋ ਜਾਂਦੇ, ਬੀਜ ਤੋਂ ਦਰਖਤ ਹੋ ਜਾਂਦੇ ਹਨ। ਤਿਉਂ ਮਨੁੱਖ ਤੇ ਮਨੁੱਖ ਹੋਏ, ਜਿਵੇਂ ਕਹਿੰਦੇ ਮਨੁੱਖ ਤੋਂ ਅੱਗੇ ਮਨੁੱਖ ਹੋਈ ਜਾਂਦੇ ਹਨ। ਅਪਰ ਨ ਕਰਤਾ ਲਖੀਏ ਕੋਏ, ਕਹਿੰਦੇ ਕੋਈ ਕਰਤਾ ਕੁਰਤਾ ਨਾ ਜਾਣੋ, ਬਣਾਉਣ ਵਾਲਾ ਰਚਨ ਨਾ ਜਾਣੋ, ਬਸ ਜਿਵੇਂ ਦਰਖਤ ਤੋਂ ਦਰਖਤ ਹੋਈ ਜਾਂਦੇ ਹੈ ਇਵੇਂ ਮਨੁੱਖ ਤੋਂ ਅੱਗੇ ਮਨੁੱਖ ਹੋਈ ਜਾਂਦੇ। ਜਿਵੇਂ ਗੁਰੂ ਕਲਗੀਧਰ ਜੀ ਨੇ ਵੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਜਿਹੜੇ ਅਨਿਸ਼ਰਵਾਦੀ ਹੈ, ਜਿਹੜੇ ਈਸ਼ਰ ਨੂੰ ਰੱਬ ਨੂੰ ਨਹੀਂ ਮੰਨਦੇ, ਉਹਨਾਂ ਦੇ ਸੰਬੰਧ ਵਿੱਚ ਇੱਕ ਦੋਹਰੇ ਵਿੱਚ ਕਿਹਾ, ਘਾਸ ਘਾਸ ਦੇ ਹੋਤ ਹੈ ਅੰਨ ਅੰਨ ਦੇ ਹੋਏ, ਤੈਸੇ ਮਨੁੱਖ ਮਨੁੱਖ ਦੇ ਔਰ ਨਾ ਕਰਤਾ ਹੋਏ, ਵੀ ਜਿਵੇਂ ਘਾਹ ਤੋਂ ਅੱਗੇ ਘਾਹ ਹੋਈ ਜਾਂਦਾ ਹੈ, ਇਸ ਤਰ੍ਹਾਂ ਅੰਨ ਤੋਂ ਅੱਗੇ ਅੰਨ ਹੋਈ ਜਾਂਦਾ ਹੈ, ਇਵੇਂ ਮਨੁੱਖ ਤੋਂ ਅੱਗੇ ਕਹਿੰਦੇ ਮਨੁੱਖ ਹੋਈ ਜਾਂਦੇ। ਹੋਰ ਕਹਿੰਦੇ ਕਰਤਾ ਕੁਰਤਾ ਰੱਬ ਰੂਬ ਕੋਈ ਨਹੀਂ ਹੈ, ਇਸ ਤਰ੍ਹਾਂ ਕਹਿੰਦੇ ਸਾਡਾ ਜਿੰਨਾ ਜਿਹੜਾ ਜੈਨੀ ਗੁਰੂ ਹੈ ਉਹ ਇਹ ਕਹਿੰਦਾ ਵੀ ਕੋਈ ਰੱਬ ਰੂਪ ਨਹੀਂ ਹੈ, ਇਹ ਅੰਨ ਤੋਂ ਅੰਨ ਹੋਈ ਜਾਂਦਾ, ਦਰਖਤ ਤੋਂ ਦਰਖਤ ਹੋਈ ਜਾਂਦੇ, ਮਨੁੱਖ ਤੋਂ ਮਨੁੱਖ ਪੈਦਾ ਹੋਈ ਜਾਂਦੇ ਹਨ। ਸੋ ਹਮਰਾ ਉਪਦੇਸ਼ ਦ੍ਰਿੜਾਇਓ, ਇਸ ਤਰ੍ਹਾਂ ਦਾ ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਨੇ, ਪੱਕਾ ਕਰਾਇਆ ਹੋਇਆ ਹੈ। ਨਾਨਾ ਜੁਗਤ ਸੰਗ ਸਮਝਾਇਓ, ਰਾਤਨਾ ਦੀਆਂ ਦਲੀਲਾਂ ਦੇ ਕੇ ਸਾਨੂੰ ਸਮਝਾਇਆ ਹੋਇਆ ਵੀ ਜਿਵੇਂ ਦੇਖ ਲਓ ਦਰਖਤ ਤੋਂ ਦਰਖਤ ਤੁਹਾਡੇ ਪੈਦਾ ਹੁੰਦੇ ਹਨ, ਅੱਗੇ ਘਾਹ ਤੋਂ ਘਾਹ ਹੋਈ ਜਾਂਦਾ, ਅੰਨ ਤੋਂ ਅੰਨ ਹੋਈ ਜਾਂਦਾ, ਜਿਵੇਂ ਮਨੁੱਖ ਤੋਂ ਮਨੁੱਖ ਹੋਈ ਜਾਂਦੇ। ਹੋਰ ਕਿਹੜਾ ਰੱਬ ਰੂਪ ਹੈ ਬਈ, ਉਹ ਸਾਨੂੰ ਪੱਕਿਆਂ ਕਰਾਇਆ ਹੋਇਆ, ਜੇਨ ਚ ਬਿਠਾਇਆ ਹੋਇਆ ਹੈ। ਅਸ ਸੰਭਾਖਣ ਕਰ ਨਾਰ ਸਭ ਹੀ, ਇਸ ਤਰ੍ਹਾਂ ਦਾ ਮਹਾਰਾਜ ਦੇ ਨਾਲ ਕਹਿਣਾ ਸੁਣਨਾ ਕਰਕੇ ਉਹ ਜਿਹੜੇ ਲੋਕ ਹੈ ਆਪ ਆਪਣੇ ਘਰ ਗਏ ਸਭ ਹੀ, ਜਿੰਨੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। ਦੋਹਰਾ ਵਰਖਾ ਤਬ ਤੇ ਹਟ ਗਈ, ਤਦੋਂ ਤੋਂ ਲੈ ਕੇ ਜਿਹੜੀ ਬੱਦਲ ਦੀ ਬਾਰਿਸ਼ ਪੈਣੀ ਕਹਿੰਦੇ ਹਟ ਗਈ, ਜਬ ਕੇ ਬੈਠੇ ਜਾਏ ਮਹਾਰਾਜ ਕਹਿੰਦੇ ਉਹ ਆ ਕੇ ਦਰਖਤ ਦੇ ਹੇਠਾਂ ਆ ਕੇ ਬੈਠੇ ਨੇ। ਲੱਗੇ ਖੇਤ ਸੂਕਣ ਸਰਬ, ਲੋਕਾਂ ਦੇ ਕਹਿੰਦੇ ਖੇਤ ਬੀਜੇ ਸੁੱਕਣ ਲੱਗ ਪਏ, ਮੁਰਝਾਉਣ ਲੱਗ ਪਏ। ਕੋ ਨਹਿ ਹੋਤ ਉਪਾਏ, ਕੋਈ ਕਹਿੰਦੇ ਉਪਰਾਲਾ ਹੀਲਾ ਨਹੀਂ ਹੋ ਰਿਹਾ, ਪਾਣੀ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ। ਚੌਪਈ ਖਿੰਚੀ ਕਲਾ ਤਾਂ ਹੈ ਕੀ ਸਗਰੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਜਿਹੜਾ ਜੈਨੀ ਗੁਰੂ ਸੀ, ਜਿਹੜੀ ਉਹਦੇ ਵਿੱਚ ਮਾੜੀ ਮੋਟੀ ਜੰਤਨਾ ਮੰਤਰਾਂ ਦੀ ਕਲਾ ਜੀ ਸ਼ਕਤੀ ਸੀ, ਉਹ ਮਹਾਰਾਜ ਨੇ ਖਿੱਚ ਲਈ। ਜੋ ਗੁਰ ਬਣਿਓ ਹੋਤ ਸਭ ਨਗਰੀ, ਜੰਤਨਾ ਮੰਤਰਾਂ ਦੀ ਕਲਾ ਕਰਕੇ ਸਾਰੇ ਲੋਕਾਂ ਦਾ ਗੁਰੂ ਬਣਿਆ, ਪੂਜਨੀਕ ਬਣਿਆ ਹੋਇਆ ਸੀ। ਜਬ ਵਰਖਾ ਕੀ ਭੀ ਬਹੁ ਚਾਹੀ, ਲੋਕਾਂ ਨੂੰ ਕਹਿੰਦੇ ਬਹੁਤੀ ਬਾਰਿਸ਼ ਦੀ ਚਾਹਨਾ ਉੱਠੀ, ਨਰ ਮਿਲ ਗਏ ਸਰੇਵਰੇ ਪਾਹੀ, ਨੇ ਨਗਰ ਦੇ ਲੋਕ ਮਿੜ ਕੇ ਜੈਨੂ ਗੁਰੂ ਦੇ ਕੋਲ ਗਏ ਨੇ, ਆਪਣਾ ਮੰਤਰ ਵਿਦ ਸੰਗ ਉਚਾਰਿਓ। ਇਹ ਕਹਿੰਦੇ ਜੈਨੀ ਗੁਰੂ ਨੇ ਆਪਣਾ ਜਿਹੜਾ ਮੰਤਰ ਜੰਤਰ ਤੈ ਜੁਗਤੀ ਦੇ ਨਾਲ ਪੜਿਆ ਹੈ। ਮੇਹੁ ਨ ਪਰਾ ਯਤਨ ਕਰ ਹਾਰਿਓ, ਯਤਨ ਹਵਾਲੇ ਕਰਕੇ ਹੰਭ ਗਿਆ, ਕਹਿੰਦੇ ਮੀਂਹ ਨਹੀਂ ਪੈ ਸਕਿਆ, ਬਾਰਿਸ਼ ਨਹੀਂ ਹੋ ਸਕੀ ਹੈ। ਭਏ ਨਿਰਾਸ਼ ਲੋਕ ਘਰ ਆਏ, ਇੰਨੇ ਲੋਕ ਵਿਚਾਰੇ ਨਿਰਾਸੇ ਜੇ ਹੋ ਕੇ ਉੱਠ ਕੇ ਘਰੋਂ ਕਰੀ ਆ ਗਏ। ਉਰ ਚਿੰਤਾ ਤੁਰ ਦੁੱਖ ਕੋ ਪਾਏ, ਹਿਰਦੇ ਵਿੱਚ ਚਿੰਤਾ ਨਾਲ ਵਿਆਕੁਲ ਹੋ ਰਹੇ ਹੈ, ਦੁੱਖ ਪਾ ਰਹੇ ਵਿਚਾਰੇ। ਕਿਤ ਕੁਝ ਬੈਠੇ ਗੁਰ ਢਿੱਗ ਆਈ, ਇਹੋ ਨਗਰ ਵਿੱਚੋਂ ਲੋਕ ਆ ਕੇ ਮਹਾਰਾਜ ਕੋਲ ਆ ਕੇ ਬੈਠੇ। ਤਿੰਨ ਸੌ ਬੂਝਤ ਗਿਰਾ ਅਲਾਈ, ਉਹਨਾਂ ਨੂੰ ਮਹਾਰਾਜ ਨੇ ਇਸ ਤਰ੍ਹਾਂ ਕਹਿੰਦੇ ਬਚਨ ਕਹਿ ਕੇ ਪੁੱਛ ਪੜਤਾਲ ਕੀਤੀ, ਕਿਉਂ ਚਿੰਤਾ ਤੁਰ ਤੁਮ ਹੋ ਵੈਸੇ। ਕਹਿੰਦੇ ਵੀ ਸਾਡੇ ਕੋਲ ਤੁਸੀਂ ਚਿੰਤਾ ਨਾਲ ਵਿਆਕੁਲ ਜੇ ਹੋਏ ਕਿਵੇਂ ਬੈਠੇ ਹੋਏ, ਕਹੋ ਕੁਕਾਜ ਭਇਓ ਹੈ ਕੈਸੇ। ਵੀ ਲੋਕਾਂ ਦੱਸੋ ਕਿਹੜਾ ਤੁਹਾਡਾ ਕੋਈ ਮਾੜਾ ਕੰਮ ਖੋਟਾ ਕੰਮ ਹੋ ਗਿਆ। ਸੁਣ ਬੋਲੇ ਜੇ ਮਨ ਜੋ ਦੁਖਾਰੇ, ਜਿਹੜੇ ਮਨੁੱਖ ਬਾਰਿਸ਼ ਤੋਂ ਬਗੈਰ ਦੁਖੀ ਹੋਏ ਬੈਠੇ ਸੀ, ਉਹ ਸੁਣ ਕੇ ਮਹਾਰਾਜ ਨੂੰ ਉਹ ਬਚਨ ਬੋਲੇ। ਜਲ ਬਿਨ ਸੂਕੇ ਸਰਬ ਕਿਦਾਰੇ, ਕੀ ਦੱਸੀਏ ਬੱਦਲ ਤੇ ਬਾਰਿਸ਼ ਨਹੀਂ ਪੈਂਦੀ, ਪਾਣੀ ਤੋਂ ਬਗੈਰ ਸਾਡੇ ਤਾਂ ਖੇਤ ਸੁੱਕ ਚੱਲੇ ਨੇ। ਮੇਹੁ ਦੇਤ ਥੋ ਗੁਰੂ ਹਮਾਰਾ, ਪਹਿਲਾਂ ਮਹਾਰਾ ਸਾਡਾ ਜਿਹੜਾ ਜੈਨੀ ਗੁਰੂ ਸੀ ਉਹ ਮੀਂਹ ਪਵਾ ਲੱਲਾ ਹੁੱਲਾ ਸੀ, ਅਬ ਕਹਿ ਰਹੇ ਨ ਵਰਖਿਓ ਬਾਰਾ। ਮਹਾਰਾ ਬਥੇਰੇ ਉਹ ਮੰਤਰ ਜੰਤਰ ਜੇ ਪੜ ਰਿਹਾ ਤੇ ਬੱਦਲ ਨਹੀਂ ਵਰਸਿਆ, ਪਾਣੀ ਨਹੀਂ ਪਿਆ। ਇਸ ਪ੍ਰਕਾਰ ਤੇ ਚਿੰਤਾ ਹੋਈ, ਇਸ ਕਰਕੇ ਮਹਾਰਾ ਹੁਣ ਬੱਦਲ ਬਾਰਿਸ਼ ਪੈਂਦੀ ਨਹੀਂ ਹੈ, ਖੇਤ ਸੁੱਕ ਚੱਲੇ ਆ, ਸਾਨੂੰ ਚਿੰਤਾ ਜੀ ਹੋ ਗਈ। ਕ੍ਰਿਖ ਨ ਹੋਏ ਉਪਾਏ ਨ ਕੋਈ, ਖੇਤੀ ਹੋਣੀ ਨਹੀਂ ਹੈ, ਕੋਈ ਉਪਰਾਲਾ ਹੀਲਾ ਹੋ ਨਹੀਂ ਰਿਹਾ ਹੈ। ਸ੍ਰੀ ਗੁਰ ਕਹਿ ਸਿਮਰੋ ਸਤਨਾਮ, ਮਹਾਰਾ ਕਹਿੰਦੇ ਜੈਨੀ ਗੁਰੂ ਦਾ ਖਹਿੜਾ ਛੱਡ ਕੇ ਤੁਸੀਂ ਸਤਨਾਮ ਵਾਹਿਗੁਰੂ ਸਿਮਰੋ। ਦੋਹੋਂ ਲੋਕ ਮਹਿ ਆਵੈ ਕੰਮ, ਜਿਹੜਾ ਵਾਹਿਗੁਰੂ ਦਾ ਨਾਮ ਸਿਮਰਿਆ ਹੋਇਆ ਦੋਹਾਂ ਲੋਕਾਂ ਵਿੱਚ ਤੁਹਾਡਾ ਕੰਮ ਆਏਗਾ। ਤਜ ਸਰੇਵਰੇ ਕੀ ਅਬ ਸੇਵਾ, ਕਹਿੰਦੇ ਆਪਣੇ ਜੈਨੀ ਗੁਰੂ ਦੀ ਸੇਵਾ ਜੀ ਕਰਨੀ ਤੁਸੀਂ ਛੱਡ ਦਿਓ। ਜਾਚੋ ਏਕ ਓਂਕਾਰ ਅਪੇਵਾ, ਜਿਹੜਾ ਭੇਜ ਤੋਂ ਰਹਿਤ ਇੱਕ ਓਂਕਾਰ ਵਾਹਿਗੁਰੂ ਉਹਦੇ ਕੋਲੋਂ ਹੱਥ ਜੋੜ ਕੇ ਮੰਗੋ ਸਭ ਕੁਛ। ਚਹੋ ਹਿਰਦੇ ਜੋ ਪਾਵਹ ਸੋ, ਵੀ ਜੋ ਹਿਰਦੇ ਵਿੱਚ ਆਹੋਗੇ ਉਹੀ ਪਰਮੇਸ਼ਰ ਕੋਲੋਂ ਤੁਸੀਂ ਪਾ ਲਓਗੇ। ਬਹੁਰ ਨ ਚਿੰਤਾ ਵਿਆਪਹਿ ਕੋ, ਜਦੋਂ ਵਾਹਿਗੁਰੂ ਵਾਹਿਗੁਰੂ ਜਪ ਕੇ ਮੰਗੋਗੇ ਮਿਲੇਗਾ, ਫਿਰ ਤੁਹਾਨੂੰ ਕੋਈ ਚਿੰਤਾ ਨਹੀਂ ਲੱਗੇ। ਲੱਗੇਗੀ ਚਿੰਬੜੇਗੀ। ਧਰਹੋ ਅਡੋਲੰਗ ਸ਼ਰਧਾ ਜੀ ਕੀ, ਮਹਾਰਾਜ ਕਹਿੰਦੇ ਆਪਣੇ ਅੰਦਰਲੇ ਜੀ ਦੀ ਦਿਲ ਦੀ ਜਿਹੜੀ ਸ਼ਰਧਾ ਵਾਹਿਗੁਰੂ ਤੇ ਅਡੋਲ ਰੱਖੋ। ਕਰਹੋ ਤਿਹਾਵਲ ਆਪ ਵਿਦ ਨੀਕੀ, ਤੁਹਾਨੂੰ ਅਸੀਂ ਜੁਗਤੀ ਜਾਂ ਤਰੀਕਾ ਦੱਸਦੇ ਹਾਂ, ਉਸ ਨਾਲ ਤੁਸੀਂ ਤਿੰਨ ਮੇਲ ਦਾ ਖੜਾਓ ਪ੍ਰਸ਼ਾਦ ਤਿਆਰ ਕਰ ਲਓ। ਜਬ ਅਰਦਾਸ ਕਰੋਗੇ ਤਾਂ ਕੀ, ਜਦੋਂ ਵੀ ਨਗਰ ਦੇ ਲੋਕੇ ਤੁਸੀਂ ਇਕੱਠੇ ਹੋ ਕੇ ਇਸ ਤਰ੍ਹਾਂ ਅਰਦਾਸ ਕਰੋਗੇ ਨਾ, ਬਰਖਾ ਬਰਖਾ ਮਿਤ ਨਹ ਜਾਂ ਕੀ, ਇੰਨੀ ਬਾਰਿਸ਼ ਪਰੇਗੀ ਜਿਹਦੀ ਮਿਣਤੀ ਗਿਣਤੀ ਨੀ, ਕੋਈ ਅੰਦਾਜ਼ਾ ਹੱਦ ਨਹੀਂ ਹੋਊਗਾ। ਇਹ ਬਿਦ ਸੁਣ ਕੇ ਗੁਰੂ ਸਮੀਪਾ, ਇਸ ਤਰ੍ਹਾਂ ਮਹਾਰਾਜ ਦੇ ਪਾਸੋਂ ਸੁਣ ਕੇ ਲੋਕਾਂ ਨੇ ਨਰ ਚੱਲ ਗਏ ਨਿਕਟ ਅਵਨੀਪਾ। ਇਸ ਤਰ੍ਹਾਂ ਜਿੰਨੇ ਲੋਕ ਸੀ ਇਕੱਠਿਆਂ ਹੋ ਕੇ ਇੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਚਲੇ ਗਏ। ਸਰਬ ਬਿਰਤਾਂਤ ਤਬ ਹੈ ਕਹਿ ਦੀਨਾ, ਨਗਰ ਦੇ ਲੋਕਾਂ ਨੇ ਰਾਜੇ ਨੂੰ ਸਾਰਾ ਪ੍ਰਸੰਗ ਜਿਵੇਂ ਮਹਾਰਾਜ ਨੇ ਦੱਸਿਆ ਸੀ ਉਹ ਸਾਰਾ ਕਹਿ ਦਿੱਤਾ, ਸੁਣਾ ਦਿੱਤਾ ਹੈ। ਹਿਤ ਸੋ ਮਿਲੇ ਤਿਹਾਵਲ ਕੀਨਾ, ਰਾਜੇ ਨਾਲ ਆਪੋ ਵਿੱਚ ਹੀ ਕਹਿੰਦੇ ਪ੍ਰੇਮ ਨਾਲ ਮਿਲ ਗਏ ਹਨ ਤੇ ਪ੍ਰੇਮ ਨਾਲ ਮਿਲ ਕੇ ਤਿੰਨ ਮੀਲ ਦਾ ਪ੍ਰਸ਼ਾਦ ਤਿਆਰ ਕਰ ਲਿਆ ਲੋਕਾਂ ਨੇ। ਕੀ ਅਰਦਾਸ ਜਬੈ ਕਰ ਜੋਰੀ, ਜਦੋਂ ਸਾਰੇ ਨਗਰ ਦੇ ਲੋਕਾਂ ਨੇ ਰਾਜੇ ਸਹਿਤ ਹੱਥ ਜੋੜ ਕੇ ਵਾਹਿਗੁਰੂ ਕੇ ਅਰਦਾਸ ਕੀਤੀ, ਤਬ ਹੀ ਉੱਠੀ ਘਟਾ ਘਨ ਘੋਰੀ। ਫੇਰ ਤਾਂ ਕਹਿੰਦੇ ਜਿਹੜੀਆਂ ਕਰਜੀਆਂ ਹੋਈਆਂ ਕਾਲੀਆਂ ਘਟਾਂ ਆਕਾਸ਼ ਵਿੱਚ ਉੱਠ ਪਈਆਂ ਹਨ। ਬਾਰ ਧਰਾ ਪਰ ਪਰਿਓ ਵਿਸਾਲਾ, ਇਸ ਤਰ੍ਹਾਂ ਕਹਿੰਦੇ ਧਰਤੀ ਉੱਪਰ ਬੜਾ ਭਾਰੀ, ਕਹਿੰਦੇ ਬਾਰਿਸ਼ ਪੈ ਗਈ ਪਾਣੀ ਪੈ ਗਿਆ ਤੇ ਐਵੇਂ ਕਾਲੇ ਇਕੱਠਿਆਂ ਦੀਆਂ ਪੁੱਛਾਂ ਵੱਢੀ ਜਾਂਦੇ, ਕੁੜੀਆਂ ਬਣ ਗੁੱਡੀਆਂ ਵਾਰੀ ਜਾਂਦੇ ਮੂਰਖ ਲੋਕ। ਹਰਖ ਭਾਇਓ ਸਭ ਕੋ ਤੇਹ ਕਾਲਾ, ਹਾਂ ਇਸ ਤਰ੍ਹਾਂ ਕਹਿੰਦੇ ਉਸ ਸਮੇਂ ਸਾਰਿਆਂ ਨੂੰ ਬੜਾ ਭਾਰੀ, ਕਹਿੰਦੇ ਆਨੰਦ ਖੁਸ਼ੀਆਂ ਚੜ ਗਈਆਂ ਹਨ। ਧੂਪ ਪ੍ਰਜਾ ਯੁਤ ਗੁਰੂ ਅਗਾਰੀ, ਇਸ ਤਰ੍ਹਾਂ ਰਾਜਾ ਤੇ ਜਿੰਨੇ ਪ੍ਰਜਾ ਸਾਰੇ ਸਤਿਗੁਰੂ ਦੇ ਅੱਗੇ ਆਏ, ਨਮੋ ਕੀ ਬਿਨੈ ਉਚਾਰੀ, ਸਾਰਿਆਂ ਨੇ ਆ ਕੇ ਮਾਰੇ ਅੱਗੇ ਬੇਨਤੀਆਂ ਕੀਤੀਆਂ। ਤੁਮ ਆਨੰਦ ਕੇ ਕੰਧ ਮੁਕੰਦਾ, ਗੁਰੂ ਨਾਨਕ ਸਾਹਿਬ ਤੁਸੀਂ ਤਾਂ ਆਨੰਦ ਦੇ ਬੱਦਲ ਹੋ, ਬੜੇ ਆਨੰਦ ਦੇਣ ਵਾਲੇ ਹੋ। ਸਭ ਜਗ ਬੰਦ ਦੁਤੀਏ ਜਗ ਚੰਦਾ, ਸਾਰੇ ਸੰਸਾਰ ਦੇ ਨਮਸਕਾਰ ਕਰਨੇ ਯੋਗ ਹੋ, ਜਿਵੇਂ ਦੂਜ ਦਾ ਚੰਦਰਮਾ ਨੂੰ ਲੋਕ ਮੱਥੇ ਟੇਕਦੇ, ਇਸ ਤਰ੍ਹਾਂ ਨਮਸਕਾਰ ਕਰਨ ਯੋਗ ਹੋ ਸਾਰਿਆਂ ਦੇ ਤੁਸੀਂ। ਨਿਜ ਉਪਦੇਸ਼ ਦੀਜੀਏ ਅਬ ਹੀ, ਗੁਰੂ ਨਾਨਕ ਸਾਹਿਬ ਆਪਣਾ ਜਿਹੜਾ ਸੋਹਣਾ ਉਪਦੇਸ਼ ਸਾਨੂੰ ਲੋਕਾਂ ਨੂੰ ਹੁਣ ਦੇ ਦੇਈ। ਕਰਹੋ ਸਿੱਖ ਸੇਵਾ ਹੈ ਹਮ ਸਭ ਹੀ, ਆਪਣੇ ਸਿੱਖ ਬਣਾ ਲਓ ਮਹਾਰਾਜ, ਅਸੀਂ ਸਾਰੇ ਆਪ ਜੀ ਸੇਵਾ ਕਰਾਂਗੇ। ਕਲਾ ਵਿਸਾਲ ਬਿਲੋਕ ਤੁਮਾਰੀ, ਗੁਰੂ ਨਾਨਕ ਸਾਹਿਬ ਤੁਹਾਡੀ ਮਹਾਨ ਤਾਕਤ ਵੇਖ ਕੇ ਸ਼ਰਨ ਗਹੀ ਅਬ ਕਰਹੋ ਸੰਭਾਰੀ, ਤੁਹਾਡੀ ਮਹਾਰਾਜ ਅਸੀਂ ਸ਼ਰਨ ਲੈ ਲਈਏ ਪਕੜ ਲਈਏ, ਹੁਣ ਤੁਸੀਂ ਸਾਡੀ ਸੰਭਾਲ ਕਰੋ ਜੀ। ਦੋਹਰਾ ਪਗ ਕੀ ਪਾਹੁਲ ਦੀਨ ਗੁਰ, ਉਸ ਵੇਲੇ ਗੁਰੂ ਮਹਾਰਾਜ ਨੇ ਚਰਨਾਂ ਦੀ ਪਾਹੁਲ ਸਾਰਿਆਂ ਨੂੰ ਲੋਕਾਂ ਨੂੰ ਬਖਸ਼ੀ ਹੈ। ਜਿਨੇ ਸਰਬ ਨਿਹਾਲ, ਕਹਿੰਦੇ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਕੇ ਨਿਹਾਲ ਕਰ ਦਿੱਤਾ। ਸਤ ਨਾਮ ਉਪਦੇਸ਼ ਕਰ, ਸਾਰਿਆਂ ਨੂੰ ਕਿਹਾ ਵੀ ਇਸ਼ਨਾਨ ਕਰਕੇ ਸਤ ਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ। ਕਾਟੇ ਬੰਦ ਵਿਸਾਲ, ਕਹਿੰਦੇ ਕਹਾ ਕੇ ਸਤ ਨਾਮ ਜਪਾ ਕੇ ਜਿਹੜੇ ਮਹਾਨ ਮੋਹ ਮਮਤਾ ਦੇ ਬੰਧਨ ਅਸੀਂ ਸਾਰੇ ਕੱਟ ਦਿੱਤੇ ਹਾਂ। ਚੌਪਈ ਪੁੰਨ ਸਰੇਵਰਾ ਲੱਜਾ ਧਰਕ, ਜਿਹੜਾ ਜੈਨੀ ਹੈ ਲੋਕਾਂ ਦਾ ਗੁਰੂ ਸੀ ਬੋਰ, ਕਹਿੰਦੇ ਸ਼ਰਮ ਜੀ ਧਾਰ ਕੇ ਬਿਸ਼ਰਮ ਜਾ ਹੋ ਕੇ ਆਇਓ ਚਰਚਾ ਹੇਤ ਵਿਚਾਰਕ, ਪੜ੍ਹਿਆ ਲਿਖਿਆ ਸੀ ਕਹਿੰਦੇ ਇਸ ਤਰ੍ਹਾਂ, ਕਹਿੰਦੇ ਵੀ ਮੈਂ ਮਹਾਰਾਜ ਦੇ ਨਾਲ ਚਰਚਾ ਕਰਾਂ, ਚਰਚਾ ਦੇ ਵਿੱਚ ਇਹਨਾਂ ਨੂੰ ਹਰਾ ਦਿਆਂ, ਆਇਓ ਵਿਚਾਰ ਕੇ ਜੇ ਚੱਲ ਕੇ ਆਇਆ। ਬੈਠ ਸਮੀਪ ਕਹੀ ਨਿਜ ਗਾਥਾ, ਜੈਨੀ ਗੁਰੂ ਨੇ ਬੈਠ ਕੇ ਆਪਣੀ ਕਹਿੰਦੇ ਗੱਲ ਕਹੀ, ਤਬ ਸਲੋਕ ਉਚਾਰਿਓ ਜਗ ਉਚਰਿਓ ਜਗਨਾਥਾ, ਤੁਸੀਂ ਕਹਿੰਦੇ ਵੀ ਰੱਬ ਰੂ ਹੈਗਾ ਹੈ, ਆਪਣੀ ਕਥ ਕਹੀ ਵੀ ਇੱਥੇ ਕੋਈ ਰੱਬ ਰੂਪ ਨਹੀਂ ਹੈ, ਕੋਈ ਵੀ ਜਿਵੇਂ ਦਰਖਤ ਤੋਂ ਦਰਖਤ ਹੋਈ ਜਾਂਦੇ ਹੈ, ਘਾਹ ਤੋਂ ਘਾਹ ਮਨੁੱਖ ਤੋਂ ਮਨੁੱਖ ਹੋਈ ਜਾਂਦਾ ਹੈ। ਇਸ ਤਰ੍ਹਾਂ ਜਦੋਂ ਆਪਣੀ ਗੱਲ ਜੀ ਹੋਈ ਕਹੀ ਇਸਨੇ, ਜਦੋਂ ਗੁਰੂ ਮਹਾਰਾਜ ਨੇ ਆਪਣੇ ਮੁਖੋਂ ਇੱਕ ਕਹਿੰਦੇ ਸਲੋਕ ਉਚਾਰਨ ਕੀਤਾ ਹੈ, ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਸਿਰ ਖੁਹਾਏ ਪੀਐ ਮਲਵਾਣੀ। ਮਹਾਰਾਜ ਕਹਿੰਦੇ ਵੀ ਸੁਣ ਲਾ ਤੁਸੀਂ ਜੈਨੀ ਕੀ ਕਰਦੇ ਹੋ, ਜਦੋਂ ਕੋਈ ਆਪਣਾ ਚੇਲਾ ਚਾਟੜਾ ਬਣਾਉਂਦੇ ਉਹਦਾ ਸਿਰ ਜਿਹਾ ਖੁਆਉਂਦੇ, ਕਹਿੰਦੇ ਖੁਆਉਂਦੇ ਪਟਾਉਂਦੇ ਪੱਟਦੇ ਹੋ ਉਹਨੂੰ, ਕਹਿੰਦੇ ਵੀ ਤੂੰ ਜਦੋਂ ਮੈਂ ਤੇਰਾ ਸਿਰ ਜਿਹਾ ਪੱਟਾਂ ਨਾ ਵਿੱਚ ਕਿਸ ਜੇ ਖਿੱਚਾਂ, ਮੈਂ ਕਹੂੰਗਾ ਪ੍ਰੇਮ ਚਟਾਕਾ, ਤੂੰ ਕਹਿਣਾ ਆਹ ਸੁੱਖ ਜਾਤਾ। ਵੀ ਇਸ ਤਰ੍ਹਾਂ ਕਹਿੰਦੇ ਤੂੰ ਉਹਨਾਂ ਦਾ ਆਪਣੇ ਚੇਲਿਆਂ ਦਾ ਸਿਰ ਜਿਹਾ ਪੱਟਦੇ ਹੋ ਅਤੇ ਪੀ ਹੈ ਮਲ ਬਾਣੀ, ਜਿਹੜਾ ਮੈਲ ਵਾਲਾ ਪਾਣੀ ਹੈ, ਯਾਨੀ ਸੁੱਚਾ ਪਾਣੀ ਨਹੀਂ ਜੂਠਾ ਪਾਣੀ, ਜਿਵੇਂ ਆਟੇ ਉੱਟੇ ਦਾ ਧੋਣ ਜਿਹਾ ਹੁੰਦਾ ਹੈ, ਭਾਂਡੇ ਭੁੰਡੇ ਜੇ ਮਾਨ ਕੇ ਜਿਹੜੇ ਧੋਤੇ ਹੁੰਦੇ, ਕਹਿੰਦੇ ਉਹ ਮੈਲ ਵਾਲਾ ਪਾਣੀ ਜੂਠਾ ਪਾਣੀ ਤੁਸੀਂ ਪੀਂਦੇ ਹੋ, ਕਹਿੰਦੇ ਜੇ ਸੁੱਚਾ ਪਾਣੀ ਪੀ ਲਈਏ ਅਤੇ ਜਿਹੜੇ ਉਹਦੇ ਵਿੱਚ ਜੀ ਜੰਤ ਹੈ ਉਹ ਅੰਦਰ ਚਲੇ ਜਾਣਗੇ ਪੇੜ ਦੇ, ਉਹ ਮਰ ਜਾਣਗੇ ਅਤੇ ਪਾਪ ਹੋ ਜਾਊਗਾ। ਅਤੇ ਜਿਹੜਾ ਕਹਿੰਦੇ ਕਿਸੇ ਨੇ ਪਹਿਲਾਂ ਪਾਣੀ ਉਹ ਭਾਂਡੇ ਭੁੰਡੇ ਧੋ ਲਏ ਉਹ ਉਹਨੂੰ ਪਾਪ ਲੱਗ ਗਿਆ ਹੈ, ਇਸ ਕਰਕੇ ਕਹਿੰਦੇ ਮੈਲ ਵਾਲਾ ਪਾਣੀ ਤੁਸੀਂ ਪੀਂਦੇ ਹੋ। ਜੂਠਾ ਮੰਗ ਮੰਗ ਖਾਹੀ, ਲੋਕਾਂ ਦੇ ਘਰੋਂ ਦੇ ਵੀ ਜਿਹੜਾ ਜੂਠਾ ਭੋਜਨ ਮੰਗ ਮੰਗ ਕੇ ਖਾਂਦੇ ਹੋ, ਸਾਬਤੀ ਰੋਟੀ ਨਹੀਂ ਹੈ ਜੇ ਨਹੀਂ ਲੈਂਦੇ, ਕਹਿੰਦੇ ਵੀ ਇੱਕ ਬੁਰਕੀ ਤੋੜ ਕੇ ਪਹਿਲਾਂ ਤੂੰ ਮੂੰਹ ਵਿੱਚ ਪਾ ਕੇ ਖਾ ਫਿਰ ਅਸੀਂ ਲਾਵਾਂਗੇ, ਕਿਉਂਕਿ ਵਹਿਮ ਹੈ ਇਹਨਾਂ ਨੂੰ, ਕਹਿੰਦੇ ਵੀ ਜਿਹੜਾ ਪਹਿਲਾਂ ਬੁਰਕੀ ਪਾ ਕੇ ਮੂੰਹ ਵਿੱਚ ਖਾ ਲੈਂਦਾ, ਜਿਹੜਾ ਅੰਨ ਨੂੰ ਉਹ ਕੁੱਟਿਆ ਹੈ ਤਵੇ 'ਤੇ ਪਾ ਕੇ ਅੰਨ ਨੂੰ ਸਾੜਿਆ, ਉਹਦੇ ਵਿੱਚ ਜੀ ਮਰ ਗਿਆ ਹੈ ਪਾਪ ਹੋ ਗਿਆ ਹੈ, ਜਾਂ ਉਖੜੀ ਵਿੱਚ ਕੁੱਟਿਆ ਅੰਨ ਨੂੰ, ਇਸ ਤਰ੍ਹਾਂ ਆਟਾ ਪਾਣੀ ਪਾ ਕੇ ਆਟੇ 'ਚ ਜੀ ਮਰ ਗਏ ਪਾਣੀ ਵਿੱਚ ਮਰ ਗਏ ਹੈ, ਜਦੋਂ ਅੰਨ ਨੂੰ ਪਕਾਇਆ ਲੱਕੜਾਂ ਵਿੱਚ ਜੀ ਸੀ ਉਹ ਮਰ ਗਏ ਆ, ਪੰਜ ਛੇ ਜਿਹੜੇ ਪਾਪ ਹੈ, ਕਹਿੰਦੇ ਜਿਹੜਾ ਪਹਿਲਾਂ ਰੋਟੀ ਦੀ ਬੁਰਕੀ ਖਾਧਾ ਉਹਨੂੰ ਲੱਗ ਜਾਂਦੇ ਹੈ। ਇਸ ਕਰਕੇ ਕਹਿੰਦੇ ਤੁਸੀਂ ਵੀ ਜੂਠਾ ਘਰਾਂ ਵਿੱਚ ਰੋਟੀਆਂ ਮੰਗ ਮੰਗ ਕੇ ਖਾਂਦੇ ਹੋ, ਸੁੱਚੀ ਰੋਟੀ ਨਹੀਂ ਖਾਂਦੇ ਹੋ। ਫੋਲ ਫਦੀਹਤ ਮੋਹ ਲੈਣ ਪੜਾਸਾ, ਜਦੋਂ ਤੁਸੀਂ ਮਦਾਨ ਦੀ ਕਿਰਿਆ ਕਰਦੇ ਹੋ, ਕਹਿੰਦੇ ਆਪਣੀ ਗੰਦਗੀ ਜੀ ਫਰੋਲ ਕੇ ਅਤੇ ਮੂੰਹ ਨਾਲ ਹਵਾੜ ਲੈਂਦੇ ਹੋ, ਕਹਿੰਦੇ ਵੀ ਇਹ ਜਿਹੜੀ ਗੰਦਗੀ ਹੈ ਨਾ ਇਹ ਟੱਟੀ ਹੈ, ਉਹਦੇ ਵਿੱਚ ਕਹਿੰਦੇ ਜੀ ਹੁੰਦੇ ਹੈ, ਜੇ ਡੱਕੇ ਨਾਲ ਫੋਲ ਦਈਏ ਫਿਰ ਕਹਿੰਦੇ ਉਹ ਮਰਦੇ ਨਹੀਂ ਹੈ ਪਾਪ ਨਹੀਂ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਆਪਣੀ ਗੰਦਗੀ ਨੂੰ ਫਰੋਲ ਕੇ ਮੂੰਹ ਨਾਲ ਹਵਾੜ ਜੀ ਭੜਾਸ ਜੀ ਲੈਂਦੇ ਹੈ ਤੁਸੀਂ। ਪਾਣੀ ਦੇਖ ਸਗਾਹੀ, ਇਸ ਤਰ੍ਹਾਂ ਮਦਾਨ ਤੋਂ ਬਾਅਦ ਇਹ ਪੈ ਕਹਿੰਦੇ ਧੋਂਦੇ ਹੀ ਨਹੀਂ ਇਹ ਤਬਲਬਾਜ, ਪਾਣੀ ਨੂੰ ਦੇਖ ਕੇ ਤਾਂ ਸੰਗਦੇ ਪਾਣੀ ਤਾਂ ਤੂੰ ਦੂਰ ਹੀ ਰਹਿੰਦੇ ਆ, ਕਹਿੰਦੇ ਜੇ ਪਾਣੀ ਨੂੰ ਹੱਥ ਪਾ ਲਿਆ ਤਾਂ ਪਾਪ ਲੱਗੂਗਾ ਜੀ ਮਰ ਜਾਣਗੇ। ਭੇਡਾਂ ਵਾਂਗੀ ਸਿਰ ਖੁਹਾਏਨ, ਕਹਿੰਦੇ ਭੇਡਾਂ ਹੁੰਦੀਆਂ ਉਹਨਾਂ ਦੇ ਵਾਂਗ ਆਪਣਾ ਕਹਿੰਦੇ ਤੁਸੀਂ ਸਿਰ ਪਟਾਉਣੇ ਹੋ। ਭਰੀਆਂ ਹੱਥ ਸੁਆਹੀ, ਆਪਣੇ ਜਿਹੜੇ ਹੱਥ ਹੈ ਸੁਆਹ ਨਾਲ ਭਰ ਲੈਂਦੇ ਆ, ਕਿਉਂਕਿ ਉਹ ਜਦੋਂ ਕਿਸੇ ਦੇ ਕੇਸ ਪੱਟੇ ਜਾਂਦੇ ਆ ਖੂਨ ਵਗਦਾ ਹੈ ਅਤੇ ਉਹ ਫਿਰ ਹੱਥ ਜੇ ਵਿੱਚ ਸੁਆਹ ਪੈ ਲੈਂਦੇ ਆ, ਸੱਤ ਨਾਲ ਸੁਆਹ ਨਾਲ ਹੱਥ ਪੈਰ ਕੁਛ ਖੋ ਜਾਂਦੇ ਆ, ਇਸ ਤਰ੍ਹਾਂ ਸਿਰ 'ਚ ਵਿੱਚ ਵੀ ਸੁਆਹ ਜੀ ਪਾ ਜਾਂਦੇ, ਜਿਸ ਕਰਕੇ ਉਹ ਖੂਨ ਜਿਹਾ ਵਗਦਾ ਬੈਣੋ ਹਟ ਜਾਂਦਾ ਹੈ। ਇਹ ਹੱਥਾਂ ਵਿੱਚ ਕਹਿੰਦੇ ਸੁਆਹ ਜਿਹਾ ਭਰ ਕੇ ਅਗਲੇ ਦਾ ਜਿਹੜਾ ਸਿਰ ਹੈ ਤੁਸੀਂ ਪਟਦੇ ਹੋ, ਆਪਣਾ ਵੀ ਸਿਰ ਪਟਾਉਂਦੇ ਹੋ। ਮਾਊ ਪਿਊ ਕਿਰਤ ਗਵਾਇਨ, ਇਸ ਤਰ੍ਹਾਂ ਭਰੀਨ ਹੱਥ ਸੁਆਈ, ਮਾਊ ਪਿਓ ਕਿਰਤ ਗਵਾਇਨ, ਆਪਣੇ ਮਾਂ ਪਿਓ ਦਾ ਜਿਹੜਾ ਕਿਰਤ ਹੈ ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੀ ਦੇਖ ਰੇਖ ਕਰਨੀ, ਇਹ ਤੁਸੀਂ ਗਵਾ ਦਿੰਦੇ। ਮਾਂ ਪਿਓ ਦੀ ਕੋਈ ਸੇਵਾ ਨਹੀਂ ਕਰਦੇ, ਜਾਂ ਮਾਂ ਪਿਓ ਦੀ ਜਿਹੜੀ ਕੋਈ ਕਿਰਤ ਹੈ ਜਿਵੇਂ ਉਹ ਦੁਕਾਨ ਕਰਦੇ ਆ ਖੇਤੀ ਕਰਦੇ ਆ ਉਹ ਤੁਸੀਂ ਨਹੀਂ ਕਰਦੇ, ਘਰੋਂ ਨਿਕਲ ਜਾਂਦੇ ਹੋ। ਟੱਬਰ ਰੋਵਨ ਜਿਹੜੇ ਟੱਬਰ ਹੈ ਘਰ ਵਾਲੀਆਂ, ਕਹਿੰਦੇ ਭੁੱਖੀਆਂ ਤਾਈਆਂ ਤਾਂ ਮਾਰ ਕੇ ਰੋਂਦੀਆਂ ਹਨ, ਤੁਹਾਡੇ ਸਿਆਪੇ ਕਰਦੀਆਂ ਉਹਨਾਂ ਪਿੰਡ ਨਾ ਪੱਤਲ ਕਿਰਿਆ, ਤੁਹਾਡੇ ਜਿਹੜੇ ਮਾਂ ਪਿਓ ਮਰ ਮੁਰ ਜਾਂਦੇ ਇਸ ਤਰ੍ਹਾਂ, ਕਹਿੰਦੇ ਨਾ ਉਹਨਾਂ ਦੀ ਕੁਛ, ਕਹਿੰਦੇ ਕੋਈ ਉਹਨਾਂ ਉਹਨਾਂ ਪਿੰਡ ਨਾ ਪੱਤਲ ਕਿਰਿਆ, ਹਿੰਦੂ ਲੋਕ ਹਰਿਦੁਆਰ ਜਾ ਕੇ ਉਹ ਜੌਆਂ ਦੇ ਪਿੰਡ ਜੇ ਬਣਾ ਕੇ ਭਰਾਉਂਦੇ ਨੇ ਅਤੇ ਉਹ ਜਾ ਕੇ ਉਹਦੇ ਵਿੱਚ ਰੋੜਦੇ ਨੇ, ਮੱਛੀਆਂ ਨੂੰ ਪਾਉਂਦੇ ਜੌਆਂ ਦੇ ਪਿੰਡ ਜੇ ਕੋਲੇ ਜੇ, ਕਹਿੰਦੇ ਪਿੰਡ ਨਹੀਂ ਤੁਸੀਂ ਭਰਾਉਂਦੇ ਜੇ ਨਹੀਂ, ਉਹਨਾਂ ਪਿੰਡ ਉਹਨਾਂ ਪਿੰਡ ਨਾ ਪੱਤਲ, ਨਾ ਉਹ ਪੱਤਲਾਂ ਦਿੰਦੇ ਹੋ, ਨਾ ਕੋਈ ਬਾਰਵੀਂ ਤੇਰਵੀਂ ਕਿਰਿਆ, ਜਾਂ ਉਹ ਜਿਹੜੀ ਕਿਰਿਆ ਹੁੰਦੀ ਹੈ ਵੀ ਜਿਹੜਾ ਬਜ਼ੁਰਗ ਮਰ ਗਿਆ ਉਹਦੇ ਨਿਵੇਤ ਇੱਕ ਤਾਂ ਸੋਟੀ, ਇੱਕ ਗੜਵੀ ਜੀ, ਇੱਕ ਛਤਰੀ ਜੀ, ਵੀ ਇਹ ਦੇਣੀ ਵੀ ਜਿਹੜਾ ਸਾਡਾ ਬਜ਼ੁਰਗ ਮਰ ਗਿਆ ਜਦੋਂ ਕਿ ਧੁੱਪ ਧੁੱਪ ਹੋਈ ਉੱਪਰ ਛਤਰੀ ਲੈ ਲੂਗਾ, ਜੇ ਪਾਣੀ ਦੀ ਪੀਣ ਦੀ ਲੋੜ ਹੋਈ ਫਿਰ ਗੜਵੀ ਇੱਕ ਦਿੰਦੇ ਨੇ ਨਾਲ, ਅਤੇ ਇੱਕ ਸੋਟੀ ਜੀ ਵੀ ਇਸ ਤਰ੍ਹਾਂ ਵੀ ਅਗਲਾ ਰਸਤਾ ਵੀ ਉਹ ਟੋ ਟੂ ਕੇ ਤੁਰ ਪਊਗਾ ਕਿਉਂਕਿ ਹਨੇਰਾ ਹੁੰਦਾ ਹੈ ਰਸਤੇ 'ਚ। ਇਸ ਤਰ੍ਹਾਂ ਤਿੰਨ ਚੀਜ਼ਾਂ ਜਿਹੜੀਆਂ ਦੇਣੀਆਂ ਨੂੰ ਕਿਰਿਆ ਕਰਦੇ ਨੇ, ਇਹਦੇ ਪ੍ਰਿਤੋ ਕ੍ਰਹਾ ਸੁਹਾ, ਇਹ ਬਾਰਵੀਂ ਤੇਰਵੀਂ ਦੀ ਕਿਰਿਆ ਕਰਨੀ ਇਹ ਵੀ ਨਹੀਂ ਕਰਦੇ, ਨਾ ਕੋਈ ਦੀਵਾ ਜਗਾਉਂਦੇ। ਮੋਏ ਕਥਾਉ ਪਾਹੀ, ਜਿਹੜੇ ਮਾਂ ਪਿਓ ਮਰ ਕੇ ਕਿੱਥੇ ਪੈਣਗੇ, ਇਹਨਾਂ ਦਾ ਕੁਛ ਕਰਿਆ ਹੀ ਨਹੀਂ ਪੂਜਾ ਪਤੇ, ਉਹਨਾਂ ਨਰਕਾਂ 'ਚ ਹੀ ਡਿੱਗਣਾ ਹੈ। 68 ਤੀਰਥ ਦੇ ਨਨ ਢੋਈ, ਜਿਹੜੇ 68 ਤੀਰਥ ਆ ਉਹ ਵੀ ਤੁਹਾਨੂੰ ਜੈਨੀਆਂ ਨੂੰ ਕਹਿੰਦੇ ਢੋਈ ਸਹਾਰਾ ਨਹੀਂ ਦਿੰਦੇ, ਕਿਉਂਕਿ ਤੁਸੀਂ 68 ਤੀਰਥਾਂ ਵਿੱਚ ਜਾ ਕੇ ਇਸ਼ਨਾਨ ਨਹੀਂ ਕਰਦੇ, ਪਾਣੀ ਤੋਂ ਸੰਗਦੇ ਹੋ, ਜਾਂ ਇਸ ਤਰ੍ਹਾਂ 68 ਤੀਰਥ ਵੀ ਤੁਹਾਨੂੰ ਸਹਾਰਾ ਨਹੀਂ ਦਿੰਦੇ। ਉਹ ਕਹਿੰਦੇ ਤੁਸੀਂ ਇਹੋ ਜਿਹੇ ਭ੍ਰਿਸ਼ਟ ਹੈ, ਸਾਨੂੰ ਵੀ ਭ੍ਰਿਸ਼ਟ ਕਰੋਗੇ, ਜੈਨੀ ਇੰਨੀ ਇਹਨਾਂ ਦੇ ਦੰਦਾਂ ਵਿੱਚ ਮੈਲ ਜੰਮੀ ਹੁੰਦੀ ਹੈ, ਉਹਨੂੰ ਮੁਕੰਮਲ ਮੰਨਦੇ ਹੈ। ਜਿਹਦੇ ਉਹ ਚੁਆਨੀ ਮਾਰੇ ਨਾ, ਮੂੰਹ ਬੱਲੀ ਦੰਦਾਂ ਦੇ ਮੈਲ ਦੇ ਵਿੱਚ ਖੁੱਜ ਗਏ ਪੂਰੀ, ਪੂਰੀ ਉਹ ਮੈਲ ਵਿੱਚ ਖੁੱਭ ਜੇ ਨਾ ਚੁਆਨੀ ਜੀ, ਕਹਿੰਦੇ ਪੂਰਾ ਜੈਨੀ ਹੈ। ਯਾਨੀ ਇਸ ਤਰ੍ਹਾਂ ਦੇ ਤੁਸੀਂ ਲੋਕ ਭ੍ਰਿਸ਼ਟੇ ਹੋਏ ਆ, ਤੁਹਾਨੂੰ 68 ਤੀਰਥ ਵੀ ਸਹਾਰਾ ਨਹੀਂ ਦਿੰਦੇ ਵੀ ਸਾਨੂੰ ਵੀ ਇਹ ਨਹਾ ਕੇ ਗੰਦਾ ਕਰਨਗੇ। ਬ੍ਰਾਹਮਣ ਅੰਨ ਖਾਹੀ, ਹਾਂ ਇਸ ਤਰ੍ਹਾਂ ਬ੍ਰਾਹਮਣ ਜਿਹੜਾ ਹੈ, ਲੋਕ ਤੁਹਾਡੇ ਘਰਾਂ ਦਾ ਅੰਨ ਨਹੀਂ ਖਾਂਦੇ ਭ੍ਰਿਸ਼ਟਿਆਂ ਦਾ, ਤੁਸੀਂ ਕਹਿੰਦੇ ਬ੍ਰਾਹਮਣਾਂ ਦੇ ਘਰਾਂ ਦਾ ਅੰਨ ਨਹੀਂ ਖਾਂਦੇ। ਕਹਿੰਦੇ ਬ੍ਰਾਹਮਣ ਤਾਂ ਬਹੁਤ ਵੱਡੇ ਪਾਪੀ ਹੁੰਦੇ ਹੈ, ਕਿਉਂਕਿ ਜਦੋਂ 16 ਪ੍ਰਕਾਰ ਦੀ ਪੂਜਾ ਕਰਦੇ ਉਦੋਂ ਬੜੀ ਇਹਨਾਂ ਦੀ ਕਹਿੰਦੇ ਪਾਪ ਹੁੰਦਾ, ਜਦੋਂ ਠਾਕਰਾਂ ਦਾ ਇਸ਼ਨਾਨ ਪਾਣੀ ਵਿੱਚ ਕਰਾਉਂਦੇ ਉਦੋਂ ਪਾਣੀ ਵਿੱਚ, ਆਪ ਕਹਿੰਦੇ ਜਦੋਂ ਇਹ ਕਰਮ ਕਾਂਡ ਦੀ ਕਿਰਿਆ ਕਰਦੇ ਬਹੁਤਾ ਬਾਣੀ ਵਰਤਦੇ, ਬਹੁਤੇ ਜੀਵ ਮਰਦੇ ਪਾਣੀ ਵਿੱਚ। ਇਸ ਤਰ੍ਹਾਂ ਕਹਿੰਦੇ ਬ੍ਰਾਹਮਣਾਂ ਨੂੰ ਪਾਪੀ ਕਹਿੰਦੇ, ਜੈਨੀ ਵੀ ਬਾਹਲਾ ਪਾਪ ਕਰਦੇ, ਤੁਸੀਂ ਬ੍ਰਾਹਮਣਾਂ ਦੇ ਘਰਾਂ ਦਾ ਅੰਨ ਨਹੀਂ ਖਾਂਦੇ, ਉਹ ਵੀ ਵੱਡੇ ਪਾਪੀ ਹੈ। ਜਾਂ ਬ੍ਰਾਹਮਣ ਦਾ ਅਰਥ ਪਵਿੱਤਰ ਹੁੰਦਾ, ਜਿਹੜਾ ਪਵਿੱਤਰ ਅੰਨ ਹੈ, ਸੁੱਚਾ ਅੰਨ ਉਹ ਨਹੀਂ ਤੁਸੀਂ ਖਾਂਦੇ, ਜੂਠਾ ਖਾਂਦੇ ਹੋ। ਸਦਾ ਕੁਚੀਲ ਰਹਿ ਦਿਨ ਰਾਤੀ, ਦਿਨੇ ਰਾਤ ਕਹਿੰਦੇ ਹਮੇਸ਼ਾ ਨਾ ਨਹਾਉਣ ਕਰਕੇ ਕੁਚੀਲ ਕੇ ਗੰਦੇ ਰਹਿੰਦੇ ਹੋ। ਮੱਥੇ ਟਿੱਕੇ ਨਾਹੀ, ਹਿੰਦੂਆਂ ਵਾਂਗੂ ਤੁਹਾਡੇ ਮੱਥੇ ਤੇ ਕੋਈ ਟਿੱਕੇ ਵੀ ਨਹੀਂ ਲਾਏ ਹੁੰਦੇ ਹਨ। ਝੁੰਡੀ ਪਾਏ ਬਹਿਨ ਨਿਤ ਮਰਨਾ, ਮਰਿਆਂ ਦੇ ਘਰ ਦੇ ਵਿੱਚ ਮਾਈਆਂ ਬੀਬੀਆਂ ਪੱਲਾ ਜਿਹਾ ਪਾ ਕੇ ਤੇ ਨੀਵੀਂ ਜੀ ਪਾ ਕੇ ਬਹਿ ਜਾਂਦੀਆਂ। ਕਹਿੰਦੇ ਇਸ ਤਰ੍ਹਾਂ ਤੁਸੀਂ ਨੀਵੀਂ ਜੀ ਪਾ ਕੇ ਬਹਿ ਜਾਂਦੇ ਜਿਵੇਂ ਤੁਹਾਡਾ ਕੋਈ ਮਰਿਆ ਹੁੰਦਾ। ਦੜਦੀ ਬਾਨ ਨ ਜਾਹੀ, ਆਪੋ ਆਪਣੇ ਥਾਵਾਂ ਵਿੱਚ ਦੜੇ ਰਹਿੰਦੇ ਹੋ। ਜਿਹੜਾ ਕੋਈ ਦੀਵਾਨ ਹੈ, ਚੰਗੀ ਸਾਲ ਸੰਗਤ ਹੈ, ਚੰਗੀ ਸਵਾ ਸੈਟੀ, ਉੱਥੇ ਨਹੀਂ ਤੁਸੀਂ ਜਾਂਦੇ ਹੋ। ਲੱਕੀ ਕਾਸੇ ਹੱਥੀ ਫੁੰਮਣ, ਲੱਕ ਦੇ ਨਾਲ ਤੁਹਾਡੇ ਉਹ ਲੱਕੜ ਦੇ ਕਹਿੰਦੇ ਉਹ ਘੋਲੇ ਜੇ ਬੰਨੇ, ਠੂਠੇ ਜੇ ਬੰਨੇ ਹੁੰਦੇ ਹੈ, ਹੱਥ ਵਿੱਚ ਇਸ ਤਰ੍ਹਾਂ ਸੂਤ ਜੇ ਚੌਰ ਜੇ ਫੜੇ ਹੁੰਦੇ ਹੈ, ਉਹ ਮੂਹਰੇ ਮੂਹਰੇ ਉਹ ਚੌਰ ਜਿਹਾ ਕਰਦੇ ਜਾਂਦੇ ਹੈ ਵੀ ਤਾਂ ਕਿ ਜਿਹੜਾ ਕੋਈ ਜੀ ਹੈ ਉਹ ਹੇਠਾਂ ਨਾ ਆ ਜਾਏ। ਇਸ ਤਰ੍ਹਾਂ ਕਹਿੰਦੇ ਹੱਥਾਂ ਵਿੱਚ ਤੁਹਾਡੇ ਚੌਰ ਜੇ ਫੜੇ ਆ, ਲੱਕ ਨਾਲ ਲੱਕੜ ਦੇ ਉਹ ਠੂਠੇ ਜੇ ਫੜੇ ਹੁੰਦੇ। ਅੱਗੋ ਪਿੱਛੀ ਜਾਹੀ, ਇੱਕ ਦੂਸਰੇ ਦੇ ਅੱਗੇ ਪਿੱਛੇ ਹੋ ਕੇ ਜਾਂਦੇ ਆ, ਮੂਹਰੇ ਤੁਹਾਡਾ ਚੈਨੀ ਗੁਰੂ ਜਾਂਦਾ, ਪਿੱਛੇ ਪਿੱਛੇ ਉਹਦੇ ਸਾਰੇ ਜਿਵੇਂ ਉੱਠਾਂ ਦੀ ਲਾਰ ਹੁੰਦੀ ਨਾ ਜਾਂਦੀ, ਐਂ ਜਾਂਦੇ ਹੁੰਦੇ ਸਾਰੇ। ਇਹ ਇਹਨਾਂ ਨੂੰ ਵਹਿਮ ਪਾਇਆ ਹੋਇਆ ਵੀ ਜਿਹੜਾ ਮੂਹਰੇ ਲੱਗਿਆ ਨਾ ਗੁਰੂ, ਉਹਦੇ ਪੈਰ ਵਿੱਚ ਪੈਰ ਵਿੱਚ ਰੱਖਣਾ, ਪੈਰ ਵਿੱਚ ਪੈਰ ਰੱਖਣਾ ਹੈ। ਜਿਹੜਾ ਕੋਈ ਮੂਹਰੇ ਜਾ ਰਿਹਾ, ਜਿਹੜਾ ਕੋਈ ਜੀਵ ਮਰ ਗਿਆ ਚੰਚੇਤ, ਕਹਿੰਦੇ ਉਹ ਗੁਰੂ ਨੂੰ ਲੱਗੂ ਪਾਪ। ਜਿਹੜੇ ਅਸੀਂ ਉੱਥੇ ਪਿੱਛੇ ਜਾ ਰਹੇ, ਅਸੀਂ ਪਾਪਾਂ ਤੋਂ ਬਚ ਜਾਵਾਂਗੇ, ਜੀਵ ਹੱਥਾਂ ਤੋਂ ਬਚਣਾ ਹੈ। ਇਸ ਤਰ੍ਹਾਂ ਅੱਗੋਂ ਪਿੱਛੇ ਜਾਂਦੇ ਹੈ ਲਾਣਾ। ਨਾ ਹੋਏ ਜੋਗੀ ਨਾ ਹੋਏ ਜੰਗਮ, ਮਹਾਰਾਜ ਕਹਿੰਦੇ ਨਾ ਤਾਂ ਉਹ ਜੋਗੀਆਂ ਵਿੱਚੋਂ ਹੈ ਨਾ ਜੰਗਮਾਂ ਵਿੱਚੋਂ। ਜਿਵੇਂ ਸ਼ਿਵਾਂ ਦੇ ਗੀਤ ਗਾਉਣ ਵਾਲੇ ਟੱਲੀਆਂ ਜੀਆਂ ਖੜਕਾ ਕੇ, ਨਾ ਤੁਸੀਂ ਉਹਨਾਂ ਵਿੱਚੋਂ ਹੈ, ਨਾ ਜਿਹੜੇ ਕੋਈ ਪੁਰਾਣਾ ਜਾਮ ਕਰਨ ਵਾਲੇ ਨਿਓਲੀ ਤੇਲੀ ਬਸਤੀ ਦੀ ਯਾਦ ਕਿਰਿਆ ਕਰਕੇ ਦਸਵੇਂ ਪਰਿਵਾਰ ਵਿੱਚ ਪ੍ਰਾਣ ਚੜਾਉਣ ਵਾਲੇ, ਸਿੱਧਾ ਨਾਥਾਂ ਵਿੱਚੋਂ ਹੋ, ਨਾ ਓਏ ਕਾਜੀ ਮੁੱਲਾ, ਨਾ ਕਹਿੰਦੇ ਜਿਹੜੇ ਕੋਈ ਕਾਜੀ ਹੈ, ਨਾ ਜਿਵੇਂ ਕੋਈ ਮੁੱਲਾ ਮਦਰਸਿਆਂ ਵਿੱਚ ਪੜ੍ਹਾਉਣ ਵਾਲੇ ਬੱਚਿਆਂ ਨੂੰ, ਨਾ ਉਹਨਾਂ ਵਿੱਚੋਂ ਹੋ। ਦਈਏ ਵਿਗੋਏ ਫਿਰ ਹੈ ਵਿਗੁੱਤੇ, ਮਹਾਰਾਜ ਕਹਿੰਦੇ ਦਈਏ ਪ੍ਰੇਰਕ ਵਾਹਿਗੁਰੂ ਦੇ, ਗੁੱਤੇ ਕਿਹਦੇ ਭੁਲਾਏ ਹੋਏ ਖੱਜਲ ਖੁਆਰ ਹੋਏ ਫਿਰਦੇ ਹਾਂ। ਫਿਟਾ ਵੱਤੇ ਗੱਲਾ, ਮਹਾਰਾਜ ਕਹਿੰਦੇ ਫਿਟਕਾਰਿਆ ਹੋਇਆ ਇਹ ਗੱਲਾਂ ਕੀ, ਇਹ ਟੋਲਾ ਫਿਰਦਾ ਜਿਵੇਂ ਉੱਠ ਫਿਰਦੇ ਹੁੰਦੇ ਨਾ, ਵਿਗੜੇ ਹੋਏ ਲਾਰ ਫਿਰਦੀ ਹੁੰਦੀ ਹੈ, ਕਹਿੰਦੇ ਇਸ ਤਰ੍ਹਾਂ ਫਿਟਕਾਰਿਆ ਹੋਇਆ ਉੱਠਾਂ ਦਾ ਟੋਲਾ ਫਿਰ ਰਿਹਾ ਹੈ। ਜੀਆ ਮਾਰ ਜੀ ਵਾਲੇ ਸੋਈ, ਮੁਲਾਣਾ ਕਹਿਣ ਲੱਗਿਆ ਮਹਾਰਾਜ ਵੀ ਇਹ ਜੀਆਂ ਦੀ ਤਾਂ ਰੱਖਿਆ ਹੀ ਕਰ ਰਿਹਾ, ਵੇਖੋ ਜੂਠਾ ਪਾਣੀ ਪੀਂਦੇ ਹੈ, ਰੂਠੀ ਰੋਟੀ ਖਾਂਦੇ ਹੈ, ਅਤੇ ਅੱਗੋਂ ਪਿੱਛੇ ਜਾਂਦੇ ਨੇ ਵੀ ਜੀ ਨਾ ਮਰ ਜਾਣ, ਅਤੇ ਇਸ ਤਰ੍ਹਾਂ ਚੰਗਾ ਹੀ ਕਰਦੇ। ਮਹਾਰਾਜ ਕਹਿੰਦੇ ਮਰਦਾਨੇ ਜੀਆਂ ਮਾਰ ਜੀ ਬਾਲੇ ਸੋਈ, ਇਹ ਜੀਵਾਂ ਨੂੰ ਜੀ ਬਾਲਣ ਵਾਲਾ ਵੀ, ਜਿਉਂਦੇ ਰੱਖਣ ਵਾਲਾ ਵੀ ਪਰਮੇਸ਼ਰ ਹੈ, ਅਤੇ ਮਾਰਨ ਵਾਲਾ ਵੀ ਪਰਮੇਸ਼ਰ ਹੈ। ਅਵਰ ਨਾ ਕੋਈ ਰੱਖੇ, ਮਰਦਾਨੇ ਪਰਮੇਸ਼ਰ ਤੋਂ ਬਗੈਰ ਨਾ ਤਾਂ ਕਿਸੇ ਨੂੰ ਕੋਈ ਜਵਾਲ ਕੇ ਰੱਖ ਸਕਦਾ, ਨਾ ਮਾਰ ਹੀ ਸਕਦਾ ਹੈ। ਨਾਨਾ ਤੈ ਇਸ਼ ਨਾਨਾ ਵੰਜੇ, ਜਿਹੜੇ ਕਹਿੰਦੇ ਜੈਨੀ ਹਨ, ਦਾਨ ਵਿਸ਼ਨੂੰ ਕਰਨ ਵੱਲੋਂ ਵੀ ਕਹਿੰਦੇ ਕੁੱਥੇ ਭੁੱਲੇ ਹੋਏ ਦਾਨ ਨੂੰ ਵੰਜੇ ਬਿਨਾ ਹਨ, ਅਤੇ ਇਸ਼ਨਾਨ ਕਰਨ ਵੱਲੋਂ ਵੀ ਬਿਨਾਂ ਹਨ, ਇਸ਼ਨਾਨ ਨਹੀਂ ਕਰਦੇ ਸਾਰੀ ਜ਼ਿੰਦਗੀ। ਭਸ ਪਈ ਸਿਰ ਖੁੱਥੈ, ਸਿਰ ਖੁੱਥੈ, ਇਹ ਜਿਹੜੇ ਸਿਰ ਖੁੱਥੇ ਸਿਰ ਪਟਾਉਣ ਵਾਲੇ, ਇਹਨਾਂ ਦੇ ਸਿਰ ਵਿੱਚ ਕਹਿੰਦੇ ਸਵਾਹ ਪਈ ਰਹਿੰਦੀ ਹਮੇਸ਼ਾ। ਪਾਣੀ ਵਿੱਚ ਰਤਨ ਉਪੰਨੇ, ਜਿਸ ਪਾਣੀ ਨੂੰ ਇਹ ਮਾੜਾ ਕਹਿੰਦੇ ਹੈ, ਕਹਿੰਦੇ ਉਸ ਪਾਣੀ ਵਿੱਚੋਂ 14 ਰਤਨ ਪੈਦਾ ਹੋਏ ਹੈ ਜਦੋਂ ਸਮੁੰਦਰ ਰਿੜਕਿਆ ਗਿਆ। ਮੇਰ ਕੀਆ ਮਾਦਾਣੀ, ਕਹਿੰਦੇ ਸਮੇਰ ਪਰਬਤ ਨੂੰ ਮਧਾਣਾ ਬਣਾਇਆ ਗਿਆ ਸੀ, ਉਹਦੇ ਵਿੱਚੋਂ 14 ਰਤਨ ਪੈਦਾ ਹੋਏ ਸਨ। 68 ਤੀਰਥ ਦੇਵੀ ਥਾਪੇ, ਦੇਖੋ ਜਿਹੜੇ 68 ਤੀਰਥ ਹੈ ਦੇਵੀ ਦੇਵਤਿਆਂ ਨੇ, ਉਹ ਪਾਣੀ ਦੇ ਸਥਾਨ ਤੇ ਨਦੀਆਂ ਤੇ ਇਸਤਤ ਕੀਤੇ ਹੈ, ਬਣਾਏ ਹਨ। ਪੂਰਬੀ ਲੱਗਾ ਪਾਣੀ, ਜਿੱਥੇ ਕਹਿੰਦੇ ਪਾਣੀ ਉੱਥੇ ਪੂਰਬ ਤੇ ਪੂਰਬੀਆਂ ਲੱਗਦੀਆਂ, ਕੁੰਭ ਤੇ ਕੁੰਭ ਲੱਗਦੇ ਹਨ। ਨਾਏ ਨਿਵਾਜਾ ਨਾਤਾ ਪੂਜਾ, ਦੇਖ ਲਓ ਜਿਹੜੇ ਮੁਸਲਮਾਨ ਨਹਾ ਕੇ ਨਵਾਜ ਪੜ੍ਹਦੇ ਹੈ, ਇਸੇ ਤਰ੍ਹਾਂ ਹਿੰਦੂ ਲੋਕ ਇਸ਼ਨਾਨ ਆਦਿ ਕਰਕੇ ਆਪਣੀ ਪੂਜਾ ਕਰਦੇ ਹੈ ਠਾਕਰਾਂ ਦੀ। ਨਾਵਣ ਸਦਾ ਸੁਜਾਣੀ, ਜਿਹੜੇ ਸੁਗੜ ਸੁਜਾਣ ਗੁਰੂ ਕੇ ਸਿਆਣੇ, ਉਹ ਵੀ ਹਮੇਸ਼ਾ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹਨ। ਮੋਇਆ ਜੀਵ ਦਿਆ ਗਤ ਹੋਵੇ, ਮਹਾਰਾਜ ਕਹਿੰਦੇ ਜਦੋਂ ਕੋਈ ਮਰਦਾ ਉਹਦੀ ਵੀ ਤਾਂ ਹੀ ਪਵਿੱਤਰਤਾ ਹੁੰਦੀ ਸ਼ੁੱਧੀ ਹੁੰਦੀ ਹੈ, ਜਾਂ ਜਾਂਦਾ ਹੈ ਉਹਦੀ ਉਦੋਂ ਹੀ ਪਵਿੱਤਰਤਾ ਹੁੰਦੀ ਹੈ। ਜਾਂ ਸਿਰ ਪਾਈਏ ਪਾਣੀ, ਸਿਰ ਦੇ ਵਿੱਚ ਪਾਣੀ ਪਾਇਆ ਜਾਂਦਾ, ਜਾਣੀ ਕੇਸੀ ਇਸ਼ਨਾਨ ਕੀਤਾ ਜਾਂਦਾ ਹੈ, ਜਿਉਂਦੇ ਦੀ ਵੀ ਪਵਿੱਤਰਤਾ ਹੈ ਤੇ ਮਰੇ ਦੀ ਪਵਿੱਤਰਤਾ ਵੀ ਇਸ਼ਨਾਨ ਕਰਾਉਣ ਨਾਲ ਹੀ ਹੁੰਦੀ ਹੈ। ਨਾਨਕ ਸਿਰ ਖੁੱਥੇ ਸ਼ੈਤਾਨੀ, ਗੁਰੂ ਮਹਾਰਾਜ ਕਹਿੰਦੇ ਜਿਹੜੇ ਸਿਰ ਪਟਾਉਣ ਵਾਲੇ ਜੈਨੀ ਹੈ, ਕਹਿੰਦੇ ਬੜੇ ਸ਼ੈਤਾਨ ਹੈ, ਸ਼ੈਤਾਨ ਸ਼ੈਤਾਨੀਆਂ ਕਰਦੇ ਹੈ। ਇਹਨਾਂ ਗੱਲ ਨਾ ਭਾਣੀ, ਇਹਨਾਂ ਨੂੰ ਇਸ਼ਨਾਨ ਵਾਲੇ ਕਰਕੇ ਜਿਹੜਾ ਪਵਿੱਤਰ ਰਹਿਣਾ, ਸਵੱਛ ਰਹਿਣਾ, ਇਹ ਗੱਲ ਚੰਗੀ ਨਹੀਂ ਲੈਂਦੀ, ਹਮੇਸ਼ਾ ਮੈੜੇ ਖਚਾਉਂਦੇ ਰਹਿੰਦੇ ਹਨ। ਉੱਠੇ ਹੋਇਆ ਹੋਏ ਬਿਲਾਵਲ, ਕਹਿੰਦੇ ਬੱਦਲ ਦੇ ਪਰਸਿਆਂ ਹੋਇਆ ਸਾਰਿਆਂ ਨੂੰ ਕਹਿੰਦੇ ਬਿਲਾਵਲ ਕੀ ਆਨੰਦ ਖੁਸ਼ੀਆਂ ਹੁੰਦੀਆਂ ਹਨ। ਜੀਆ ਜੁਗਤ ਸਮਾਣੀ, ਜਿੰਨੇ ਜੀਆ ਉਹਨਾਂ ਦੇ ਅੰਦਰ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਸਮਾਉਂਦੀਆਂ, ਵੀ ਬੱਦਲ ਦੀ ਬਾਰਿਸ਼ ਪੈ ਗਈ ਹੈ, ਹੁਣ ਵੀ ਆਪਾਂ ਖੇਤ ਵਿੱਚ ਆਹ ਬੀਜਾਂਗੇ ਆਹ ਬੀਜਾਂਗੇ, ਫਿਰ ਇਉਂ ਕਪਾਹ ਹੋ ਜਾਊਗੀ, ਇੱਕ ਮਾਦ ਹੋ ਜਾਊਗਾ, ਅੰਨ ਹੋ ਜਾਊਗਾ, ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਜੁਗਤੀ ਆ ਸਮਾਉਂਦੀ ਹੈ ਬੱਦਲ ਦੇ ਬਰਸਿਆਂ। ਉੱਠ ਅੰਨ ਕਮਾਦ ਕਪਾਹ, ਬੱਦਲ ਦੇ ਬਰਸਿਆਂ ਅੰਨ ਹੋ ਜਾਂਦਾ ਹੈ, ਕਪਾਹ ਹੋ ਜਾਂਦੀ ਹੈ, ਕਮਾਲ ਹੋ ਜਾਂਦਾ ਹੈ। ਸਭ ਸਹਿ ਪੜਦਾ ਹੋਵੇ, ਤਿੰਨਾਂ ਦੇ ਹੋਣ ਕਰਕੇ ਸਾਰਿਆਂ ਗ੍ਰਸਤੀਆਂ ਦਾ ਪੜਦਾ ਢੱਕਿਆ ਹੁੰਦਾ, ਜੇ ਘਰ ਦੇ ਵਿੱਚ ਅੰਨ ਹੋਊਗਾ ਆਏ ਗਏ ਨੂੰ ਛਕਾ ਦੂ ਪਕਾ ਕੇ, ਜੇ ਗੁੜ ਹੋਊਗਾ ਉਹ ਵੀ ਮਿੱਠਾ ਬਣਾ ਕੇ ਛਕਾ ਦੋ, ਜੇ ਕੋਈ ਬਸਤਰ ਕਪਾਹ ਆਦਿਕ ਹੈਗੀ ਉਹਦੇ ਨਾਲ ਕੋਈ ਉਹਨੂੰ ਲੈ ਦੂ ਕੱਪੜਾ, ਰਾਤ ਨੂੰ ਸੌ ਜਾਊ, ਜਾਣ ਲੱਗੇ ਵੀ ਸਤਿਕਾਰ ਨਾਲ ਉਹਨੂੰ ਕੋਈ ਕੱਪੜਾ ਦੇ ਦੂ, ਉਹ ਕਹਿੰਦੇ ਸਾਰਿਆਂ ਦਾ ਇਹ ਪੜਦਾ ਹੁੰਦਾ ਹੈ। ਰੁੱਠਾ ਘਾਹੋ ਚਰਹਿ ਨਿਤ ਸੁਰਹੀ, ਬੱਦਲ ਦੇ ਬਰਸਿਆਂ ਕਹਿੰਦੇ ਘਾਹ ਪੈਦਾ ਹੋ ਜਾਂਦਾ ਜਿਸ ਨੂੰ ਗਊਆਂ ਖਾਂਦੀਆਂ ਹਨ। ਸਾ ਧਨ ਦਹੀ ਬਿਲੋਵੈ, ਇਸ ਤਰ੍ਹਾਂ ਫਿਰ ਉੱਥੋਂ ਦੁੱਧ ਹੋ ਜਾਂਦਾ ਹੈ। ਉਹ ਦੁੱਧ ਲੈ ਕੇ ਜਾ ਲਗਾ ਦਿੰਦੀਆਂ ਤੇ ਉਹ ਦਹੀਂ ਦੇ ਤਾਈ ਇਸਤਰੀਆਂ ਫਿਰ ਕਹਿੰਦੇ ਰਿੜਕਦੀਆਂ ਹਨ। ਤਿਤ ਕੇ ਹੋਮ ਜਗ ਸਦ ਪੂਜਾ, ਉਹ ਮੱਖਣ ਨੂੰ ਇਸ ਤਰ੍ਹਾਂ ਤੱਤਾ ਕਰਕੇ ਘਿਓ ਬਣਾ ਲੈਂਦੀਆਂ ਹਨ। ਉਹ ਘਿਓ ਕਰਕੇ ਫਿਰ ਅੱਗੇ ਕਹਿੰਦੇ ਜਗ ਵਗੈਰਾ ਹੋ ਜਾਂਦੇ ਹਨ, ਹਵਨ ਆਦਿਕ ਬ੍ਰਹਮਣ ਲੋਕ ਕਰ ਕਰਾ ਲੈਂਦੇ। ਪਿਆ ਕਾਰਜ ਸੋ ਹੈ, ਇਸ ਕੰਮ ਵਿੱਚ ਵੀ ਕਹਿੰਦੇ ਘਿਓ ਪੈ ਜਾਂਦਾ, ਉਹ ਕੰਮ ਸੋ ਵਨੀਕ ਹੋ ਜਾਂਦਾ ਹੈ। ਆਹ ਜਿਸ ਸਬਜ਼ੀ ਦਾਲ ਵਿੱਚ ਮਠਿਆਈ ਵਿੱਚ ਘਿਓ ਦੀ ਵਰਤੋਂ ਕੀਤੀ ਉਹੀ ਸੋਹਣਾ ਹੋ ਜਾਂਦਾ ਹੈ। ਗੁਰੂ ਸਮੁੰਦਰ ਨਦੀ ਸਭ ਸਿੱਖੀ, ਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰੂ ਹੈ ਸਮੁੰਦਰ ਦੇ ਵਾਂਗ ਹੈ, ਜਿਹੜਾ ਗੁਰੂ ਕੇ ਉਪਦੇਸ਼ ਨੂੰ ਮੰਨ ਲੈਂਦਾ ਉਹ ਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜੀ ਗੁਰੂ ਦੀ ਸਿੱਖੀ ਹੈ ਨਦੀ ਵਾਂਗ ਹੈ, ਆਹ ਜਿਹੜਾ ਸਿੱਖਾਂ ਵਿੱਚ ਸਾਧ ਸੰਗਤ ਵਿੱਚ ਆ ਜਾਂਦਾ ਹੈ, ਉਹ ਜਿਵੇਂ ਨਦੀ ਸਮੁੰਦਰ ਵਿੱਚ ਸਮਾ ਜਾਂਦੀ ਹੈ, ਉਹ ਜਿਹੜਾ ਸੰਗਤ ਵਿੱਚ ਆ ਜਾਂਦਾ ਉਹ ਵੀ ਗੁਰੂ ਸਮੁੰਦਰ ਵਿੱਚ ਹੀ ਸਮਾ ਜਾਂਦਾ ਹੈ। ਨਾਤਾ ਜਿਤ ਵਡਿਆਈ, ਇਸ ਕਹਿੰਦੇ ਸਿੱਖੀ ਵਿੱਚ ਇਸ਼ਨਾਨ ਕਰਨ ਦੀ ਬਹੁਤ ਵੱਡੀ ਵਡਿਆਈ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਨਾਨਕ ਜੇ ਸਿਰ ਖੁੱਥੇ ਨਾਵਨ, ਨਾਵਨ ਨਾਹੀ। ਮਹਾਰਾਜ ਕਹਿੰਦੇ ਜੇ ਸਿਰ ਖੁੱਥੇ ਸਿਰ ਪਟਾਉਣ ਵਾਲੇ ਜਿਲ ਨਿਭਲ ਵੀ ਜੇ ਨਹੀਂ ਇਸ਼ਨਾਨ ਕਰਦੇ ਤਾਂ ਸੱਤ ਚੱਟੇ ਸਿਰ ਛਾਈ। ਇਹੋ ਜੇ ਜੈਨੀਆਂ ਦਾ ਕਹਿੰਦੇ ਭਰੇਠਿਆਂ ਦਾ ਕਹਿੰਦੇ ਸਿਰ ਦੇ ਵਿੱਚ ਕਹਿੰਦੇ 100 ਚੱਟਾ ਕਹਿੰਦੇ ਸਵਾਹ ਦਾ ਪਾ ਦੇਣਾ ਚਾਹੀਦਾ। ਆ ਬੇੜੀ ਦੇ ਵਿੱਚੋਂ ਜਿਹੜਾ ਕੋਈ ਪਾਣੀ ਕੱਢਣ ਵਾਲਾ ਹੁੰਦਾ ਉਹਨੂੰ ਚੱਟਾ ਕਿਹਾ ਜਾਂਦਾ। ਇਸ ਤਰ੍ਹਾਂ ਕਹਿੰਦੇ ਉਹ ਕਹਿੰਦੇ 100 ਚੱਟਾ 100 ਬੁੱਕ ਇਹਨਾਂ ਦੇ ਸਿਰ ਵਿੱਚ ਸਵਾਹ ਦਾ ਪਾਉਣਾ ਚਾਹੀਦਾ ਜਿਹੜੇ ਇਸ਼ਨਾਨ ਨਹੀਂ ਕਰਦੇ ਜੈਨੀ। ਚੌਪਈ ਸੁਣ ਸਲੋਕ ਕੋ ਅਧਿਕ ਲਜਾਵਾ, ਆਹ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਸਲੋਕ ਉਚਾਰਿਆ, ਇਸ ਜਿਹੜਾ ਜੈਨੀ ਗੁਰੂ ਸੀ ਬਹੁਤ ਕਹਿੰਦੇ ਬਿਸ਼ਰਮ ਸ਼ਰਮ ਹੋਇਆ ਹੈ। ਪੁਨ ਆਪਣੀ ਚਹਿ ਕਲਾ ਦਿਖਾਵਾ, ਜੰਤਰ ਮੰਤਰ ਜੇ ਕਰਦਾ ਸੀ ਉਹ ਜੰਤਰਾਂ ਮੰਤਰਾਂ ਦੀ ਆਪਣੀ ਕਲਾ ਜੀ ਦਿਖਾਇਆ ਚਾਹੁੰਦਾ ਸਤਿਗੁਰਾਂ ਨੂੰ। ਜੰਤਰ ਮੰਤਰ ਕੋ ਜ਼ੋਰ ਲਗਾਵਾ, ਜੰਤਰ ਮੰਤਰ ਜੇ ਪੜ ਕੇ ਆਪਣਾ ਉਹਨੇ ਬਲ ਜਾ ਲਗਾਇਆ, ਤਿੰਨ ਤੇ ਗੁਰ ਪਾਰ ਕੱਛ ਨਾ ਵਸਾਵਾ। ਜੰਤਰਾਂ ਦਾ ਮੰਤਰਾਂ ਦਾ ਜਿਹੜਾ ਬਲ ਹੈ ਸਤਿਗੁਰੂ ਦੇ ਉੱਪਰ ਉਹਦਾ ਕੋਈ ਬਸ ਹੀ ਨਹੀਂ ਚੱਲਿਆ, ਕੁਝ ਵੀ ਨਹੀਂ ਹੋ ਸਕਿਆ। ਜਾਣੇ ਜਬ ਵਿਸਾਲ ਬਿਧ ਨੀਕੀ, ਜਦੋਂ ਇਸ ਨੇ ਜਾਣ ਲਿਆ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਸਭ ਤਰ੍ਹਾਂ ਕਰਕੇ ਮੇਰੇ ਵੱਲੋਂ ਮਹਾਨ ਤੋਂ ਮਹਾਨ ਹੈ। ਸ਼ਰਧਾ ਧਰਤ ਭਇਓ ਤਬ ਜੀ ਕੀ, ਫਿਰ ਆਪਣੇ ਦਿਲ ਦੀ ਸ਼ਰਧਾ ਸਤਿਗੁਰੂ ਉੱਪਰ ਵੀ ਬਹੁਤ ਹੀ ਰੱਖਣ ਲੱਗ ਪਿਆ। ਨਮੋ ਕਰੀ ਪਗ ਪਾਹੁਲ ਲੀਨ, ਉਸੇ ਵੇਲੇ ਮਹਾਰਾਜ ਦੇ ਉੱਠ ਤੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਬਾਕੀਆਂ ਵਾਂਗ ਇਹਨੇ ਵੀ ਮਹਾਰਾਜ ਦੇ ਚਰਨਾਂ ਦੀ ਪਾਹੁਲ ਲੈ ਲੈਣਾ ਕੀਤੀ ਹੈ। ਪੂਰਬ ਰੀਤ ਤਿਆਗ ਸਭ ਦੀਨ, ਪਹਿਲੀ ਜਿਹੜੀ ਰੀਤੀ ਸੀ ਉਹ ਸਾਰੀ ਛੱਡ ਦਿੱਤੀ, ਵੀ ਜਿਹੜਾ ਨਹਾਉਂਦਾ ਹੀ ਨਹੀਂ ਸੀ, ਕਹਿੰਦੇ ਇਸ਼ਨਾਨ ਕਰਨ ਲੱਗ ਪਿਆ, ਨਾਮ ਜਪਣ ਲੱਗ ਪਿਆ। ਜਿਹੜਾ ਕਹਿੰਦਾ ਕੋਈ ਰੱਬ ਰੂਪ ਨਹੀਂ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨ ਲੱਗ ਪਿਆ ਹੈ। ਸਤਿਗੁਰ ਕੇ ਸਿਮਰਨ ਅਨੁਰਾਗਾ, ਜੋ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੱਸਿਆ ਉਹਦੇ ਵਿੱਚ ਪ੍ਰੇਮੀ ਹੋ ਗਿਆ ਹੈ। ਹੋਏ ਸਰਲ ਸੇਵਾ ਮਹਿ ਲਾਗਾ, ਨਿਰਸ਼ਲ ਨਿਸ਼ਕਾਵਟ ਹੋ ਕੇ ਸੇਵਾ ਵਿੱਚ ਜੁੜ ਗਿਆ ਲੱਗ ਗਿਆ। ਧਰਮ ਸਾਲ ਗੁਰ ਤਹਿ ਬਨਵਾਈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਕੇ ਸ਼ਹਿਰ ਦੇ ਵਿੱਚ ਧਰਮਸਾਲਾ ਬਣਵਾਈ। ਅਸਥਾਪਤ ਕੀਨੋ ਤੇ ਹਥਾਈ, ਇਸ ਤਰ੍ਹਾਂ ਇਸ ਨੂੰ ਇੱਥੇ ਦਾ ਕਹਿੰਦੇ ਸੇਵਾ ਕਰਨ ਵਾਸਤੇ ਸੇਵਾਦਾਰ ਸਥਾਪਨ ਕਰਦਾ, ਨੀਯਤ ਕਰ ਦਿੱਤਾ ਵੀ ਤੂੰ ਮੁਖੀ ਹੋ ਕੇ ਸਭ ਤੋਂ ਇਹ ਸੇਵਾ ਭਗਤੀ ਕਰਨੀ ਕਰਾਉਣੀ। ਸਰਬ ਨਗਰ ਕੋ ਨਾਮ ਜਪਾਇਓ, ਸਾਰੇ ਸ਼ਹਿਰ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਜਪਾਇਆ ਹੈ। ਟੇਡੇ ਚਲਤ ਸੂਦ ਮਗ ਪਾਇਓ, ਟੇਡੇ ਪੁੱਠੇ ਰਸਤੇ ਚੱਲਦੇ ਵੀ ਕੋਈ ਰੱਬ ਰੂਬ ਨਹੀਂ, ਕੋਈ ਧਰਮ ਰਾਜ ਨਹੀਂ, ਉਹਨਾਂ ਨੂੰ ਸਿੱਧੇ ਰਸਤੇ ਭਾਵ ਭਗਤੀ ਦੇ ਮਹਾਰਾਜ ਨੇ ਜਾ ਕੇ ਪਾ ਦਿੱਤਾ। ਜਬ ਚੱਲਨੇ ਕੀ ਇੱਛਾ ਧਾਰੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਹਾਰੂਪੁਰ ਸ਼ਹਿਰ ਤੋਂ ਚੱਲਣ ਦੀ ਅੱਗੇ ਤਿਆਰੀ ਕੀਤੀ ਸ਼ਕਤੀ ਹੈ। ਤਬ ਨ੍ਰਿਪ ਆਇਓ ਗੁਰੂ ਅਗਾਰੇ, ਇੱਥੋਂ ਦਾ ਜਿਹੜਾ ਰਾਜਾ ਸਤਿਗੁਰੂ ਦੇ ਅੱਗੇ ਚੱਲ ਕੇ ਆਇਆ ਹੈ, ਰਹੋ ਸਦੀਵ ਹਮਾਰੇ ਦੇਸ਼ਾ, ਕਹਿਣ ਲੱਗਿਆ ਮਹਾਰਾਜ ਸਾਡੇ ਇਲਾਕੇ ਵਿੱਚ ਹੀ ਤੁਸੀਂ ਪੱਕੇ ਤੌਰ ਤੇ ਰਹਿ ਪਾਓ ਜੀ। ਤਾਸ ਲਖੋ ਸੇਵਾ ਹੈ ਜਗ ਤੇਸ਼ਾ, ਮੈਨੂੰ ਮਹਾਰਾ ਆਪਣਾ ਸੇਵਕ ਜਾਣੋ, ਮੈਂ ਸੇਵਾ ਕਰਾਂਗਾ ਜੀ। ਜੋ ਤੁਮ ਕਹੋ ਕਰਹਿ ਸੋ ਰੀਤੀ, ਮਹਾਰਾ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਦੀ ਰੀਤੀ ਮਰਜ਼ਾਦਾ ਅਸੀਂ ਕਰਾਂਗੇ। ਰਾਵਰ ਕੇ ਵਿਛੜੇ ਬਿਪਰੀਤੀ, ਮਹਾਰਾ ਆਪ ਜੀ ਦੇ ਨਾਲ ਵਿਛੜਿਆ ਤਾਂ ਸਾਨੂੰ ਉਲਟੀ ਰੀਤੀ ਸਾਨੂੰ ਦੁੱਖ ਹੋਊਗਾ। ਸ੍ਰੀ ਗੁਰ ਸੁਣ ਕੀ ਬਚਨ ਉਚਾਰ, ਗੁਰੂ ਮਹਾਰਾ ਨੇ ਰਾਜੇ ਤੋਂ ਸੁਣ ਕਿਉਂ ਬਚਨ ਕਿਹਾ, ਪੜ੍ਹ ਹੋ ਸੁਣ ਹੋ ਬਾਨੀ ਦੁੱਖ ਟਾਰਨ, ਗੁਰਬਾਣੀ ਜਿਹੜੀ ਪੜਿਆ ਕਰੋ ਸੁਣਿਆ ਕਰੋ, ਇਹ ਦੁੱਖਾਂ ਨੂੰ ਟਾਲਣ ਵਾਲੀ ਹੈ। ਜਬ ਕੁਛ ਚਾਹੇ ਹੋਏ ਨਿਜ ਉਰ ਕੋ, ਮਹਾਰਾ ਕਹਿੰਦੇ ਰਾਜਾ ਜਦੋਂ ਮਨ ਦੇ ਚ ਕਿਸੇ ਪਦਾਰਥ ਦੀ ਚਾਹਨਾ ਹੋਵੇ, ਕਰੋ ਤੇ ਹਾਵਲ ਤਬ ਸਤ ਗੁਰ ਕੋ, ਤਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਵੀ ਜਿਹੜਾ ਤਿੰਨ ਮੇਲ ਦਾ ਕੜਾਹ ਪ੍ਰਸ਼ਾਦੋ ਤਿਆਰ ਕਰ ਲਿਆ ਕਰੋ। ਰਾਖ ਟਕਾ ਕੀ ਜਹ ਅਰਦਾਸਾ, ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਦੇ ਅੱਗੇ ਟਕਾ ਰੱਖ ਕੇ ਤੇ ਅਰਦਾਸ ਕਰ ਲਿਆ ਕਰੋ। ਸ੍ਰੀ ਕਰਤਾਰਪੁਰ ਹੈ ਆਸਾ, ਵਾਹਿਗੁਰੂ ਪਰਮੇਸ਼ਰ ਤੁਹਾਡੀ ਜਿਹੜੀ ਆਸਾ ਉਹ ਪੂਰੀ ਕਰ ਦਿਆ ਕਰੇਗਾ। ਮਮ ਸਰੂਪ ਕੋ ਧਰੋ ਧਿਆਨਾ, ਸਾਡਾ ਸੱਚਿਤ ਅਨੰਦ ਸਰੂਪ ਉਹਦਾ ਧਿਆਨ ਧਰਿਆ ਕਰੋ। ਕਰਨੇ ਕਾਜ ਅਪਰ ਹਮ ਥਾਨਾ, ਜਿਹੜਾ ਅਸੀਂ ਹੋਰ ਥਾਂ ਵੀ ਜਾ ਕੇ ਕੰਮ ਕਰਨੇ ਹਨ, ਇਸ ਕਰਕੇ ਰਹਿ ਨਹੀਂ ਸਕਦੇ ਹਾਂ। ਦੋਹਰਾ ਪੁਨ ਨਰੇਸ਼ ਬੋਲਤ ਪਇਓ, ਉਸ ਵੇਲੇ ਇੱਥੋਂ ਦਾ ਰਾਜਾ ਹੱਥ ਜੋੜ ਕੇ ਬੋਲਿਆ ਹੈ, ਲੇਹੋ ਉਪਾਇਨ ਮੋਰ, ਮੇਰੇ ਪਾਸੋਂ ਕੋਈ ਨਾ ਕੋਈ ਭੇਟਾ ਜ਼ਰੂਰ ਲੈ ਲਵੋ। ਅਮਿਤ ਜਵਾਹਰ ਧਰੇ ਢਿੱਗ, ਇਸ ਤਰ੍ਹਾਂ ਕਹਿ ਕੇ ਬੇਹਿਸਾਬੇ ਜਿਹੜੇ ਜਵਾਹਰ ਆਦਿਕ ਸਤਿਗੁਰੂ ਅੱਗੇ ਰੱਖ ਦਿੱਤੇ। ਮਨ ਮੈਂ ਚਰਨ ਨਿਹੋਰ, ਆਪਣੇ ਮਨ ਵਿੱਚ ਸਤਿਗੁਰੂ ਦੇ ਚਰਨਾਂ ਨੂੰ ਮਨਾਇਆ ਪੂਜਿਆ ਇਸਨੇ। ਚੌਪਈ ਧਰੇ ਵਿਸਾਲ ਆਨ ਕਰ ਮੋਤੀ, ਹੋਰ ਜਿਹੜੇ ਸੁੱਚੇ ਮੋਤੀ ਉਹ ਲਿਆ ਲਿਆ ਕੇ ਅੱਗੇ ਸਤਿਗੁਰੂ ਦੇ ਅੱਗੇ ਬੇਅੰਤ ਰੱਖ ਦਿੱਤੇ। ਜਿਨਕੀ ਵੱਡ ਦੁੱਤ ਦਿਪਤ ਉਦੋਤੀ, ਸੁੱਚੇ ਮੋਤੀਆਂ ਦੀ ਬੜੀ ਸੋਭਾ ਪ੍ਰਕਾਸ਼ ਰਹੀ ਪ੍ਰਗਟ ਹੋ ਰਹੀ ਹੈ। ਬੋਲੇ ਤਿਨ ਹੈ ਬਲੋਕ ਗੁਸਾਈ, ਉਹਨਾਂ ਸੁੱਚੇ ਮੋਤੀਆਂ ਵਾਲੀ ਵੇਖ ਕੇ ਮਹਾਰਾਜ ਬੋਲੇ ਹਨ, ਇਹ ਮੋਤੀ ਹੈ ਕੂਰ ਲਖਾਈ, ਕਹਿੰਦੇ ਜਿਹੜੇ ਮੋਤੀ ਇਹਨਾਂ ਨੂੰ ਅਸੀਂ ਝੂਠੇ ਜਾਣਦੇ। ਮੋਤੀ ਸੱਚ ਨਾਮ ਹਰ ਜੋਏ, ਰਾਜਨ ਅਸਲੀ ਤਾਂ ਜਿਹੜਾ ਵਾਹਿਗੁਰੂ ਦਾ ਸੱਚਾ ਨਾਮ ਹੈ, ਸੱਚਾ ਮੋਤੀ ਹੈ। ਜਿਨ ਮਨ ਮੈਂ ਇਹ ਲੀਨ ਪਰੋਏ, ਨੇ ਨਾਮ ਰੂਪੀ ਮੋਤੀ ਆਪਣੇ ਮਨ ਵਿੱਚ ਪਰੋ ਲਿਆ, ਮਨ ਵਿੱਚ ਵਸਾ ਲਿਆ, ਤਿਨਕੀ ਸੋਭਾ ਦੋਨੋਂ ਲੋਕਾਂ, ਉਹਨਾਂ ਪੁਰਸ਼ਾਂ ਦੀ ਦੋਨਾਂ ਲੋਕਾਂ ਵਿੱਚ ਸੋਭਾ ਹੁੰਦੀ ਹੈ। ਬਿਨਸੈ ਕਬ ਹੁਣ ਰਹਿ ਅਸ਼ੋਕਾ, ਜਿਹੜਾ ਨਾਮ ਰੋਤੀ ਹੈ ਕਦੇ ਨਾਸ ਨੀ ਹੁੰਦਾ, ਜਿਹਦੇ ਕੋਲ ਹੁੰਦਾ ਅਸ਼ੋਕ ਤੋਂ ਰਹਿਤ ਰਹਿੰਦਾ ਹਮੇਸ਼ਾ। ਕੁਛ ਕਲੀਜੀਐ ਕਹਿ ਮਰਦਾਨਾ, ਕਹਿਣ ਲੱਗਿਆ ਮਹਾਰਾਜ ਕੋਈ ਨਾ ਕੋਈ ਤਾਂ ਮੋਤੀ ਲੈ ਹੀ ਲਈਏ ਨਾ। ਸੁੰਦਰ ਦਿਪਤ ਸੋ ਦੁੱਤ ਜਿਨ ਨਾਨਾ, ਸੋਹਣੇ ਪ੍ਰਕਾਸ਼ ਦੇ ਹੈ ਨਾਨਾ ਤਰ੍ਹਾਂ ਦੀ ਸੋਭਾ ਹੈ ਜਿਨ੍ਹਾਂ ਮੋਤੀਆਂ ਦੀ। ਗੁਰੂ ਕਹਿ ਜੋ ਦੇਖਤ ਇਹ, ਗੁਰੂ ਮਹਾਰਾਜ ਕਹਿੰਦੇ ਮਰਦਾਨੇ ਜਿਹੜੇ ਆ ਤੂੰ ਮੋਤੀ ਜੇ ਦੇਖਦਾ ਨਾ ਨੀਜ ਲਾ ਲਾ ਕੇ, ਦੁੱਖ ਰੂਪੀ ਹੈ ਇਨਕੋ ਨੇ, ਇਹਨਾਂ ਦਾ ਮੋਤੀਆਂ ਜਿਹੜਾ ਪ੍ਰੇਮ ਹੈ ਤਾਂ ਬਹੁਤ ਦੁੱਖ ਦੇਣ ਵਾਲਾ ਹੈ। ਦੋਹਰਾ ਪਰਮੇਸ਼ਰ ਕੋ ਨਾਮ ਜੋ, ਇਹ ਮਰਦਾਨੇ ਜਿਹੜਾ ਪਰਮੇਸ਼ਰ ਦਾ ਨਾਮ ਹੈ, ਲਖੀਏ ਸੋ ਸੁਖ ਦਾਏ, ਉਹ ਹੈ ਸੁਖ ਦੇਣ ਵਾਲਾ ਮਰਦਾਨੇ ਜਾਣ ਲੈ। ਮਰਦਾਨੇ ਤੁਜ ਪਾਸ ਹੈ, ਇਹ ਮਰਦਾਨੇ ਅਸਲੀ ਜਿਹੜਾ ਨਾਮ ਰੂਪੀ ਮੋਤੀ ਹੈ ਉਹ ਤੇਰੇ ਕੋਲ ਹੈਗਾ ਹੀ ਹੈ। ਜਪ ਹੋ ਸਦਾ ਲਿਵ ਲਾਏ, ਬਿਰਤੀ ਲਾ ਕੇ ਹਮੇਸ਼ਾ ਜਪਿਆ ਕਰ, ਉਹ ਅਸਲੀ ਸਹਾਇਕ ਹੈ, ਇਹ ਤਾਂ ਦੁੱਖ ਦੇਣ ਵਾਲਾ ਹੈ। ਚੌਪਈ ਇਨਸੋਂ ਪ੍ਰੀਤ ਨਕੀਜੈ ਕਬੀ, ਇਹ ਮਰਦਾਨੇ ਜਿਹੜੇ ਦੁਨਿਆਵੀ ਮੋਤੀ ਇਹਨਾਂ ਨਾਲ ਤਾਂ ਕਦੇ ਨਾ ਪ੍ਰੀਤੀ ਕਰਨੀ ਚਾਹੀਏ। ਇਸ ਪ੍ਰਕਾਰ ਕਹਿ ਕਰ ਗੁਰ ਤਬ ਹੀ, ਇਸ ਤਰ੍ਹਾਂ ਮਹਾਰਾਜ ਨੇ ਮਰਦਾਨੇ ਨੂੰ ਤਦੋਂ ਕਿਹਾ ਹੈ, ਵਿਦਾ ਹੋਏ ਕੀਨੋ ਪ੍ਰਸਥਾਨਾ, ਉੱਥੋਂ ਦੇ ਲੋਕਾਂ ਤੋਂ ਵਿਦਾ ਹੋ ਕੇ ਮਹਾਰਾਜ ਨੇ ਚੱਲਣਾ ਕੀਤਾ। ਭਗਤ ਭਾਓ ਜਿਨ ਜਗ ਪ੍ਰਗਟਾਨਾ, ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਪ੍ਰੇਮ ਨਾਲ ਭਗਤੀ ਕਰਨੀ ਸਾਰੇ ਪ੍ਰਗਟ ਕੀਤੀ ਹੈ, ਉਹਨਾਂ ਨੇ ਇਸ ਤਰ੍ਹਾਂ ਉਪਦੇਸ਼ ਦੇ ਕੇ ਇਹਨਾਂ ਲੋਕਾਂ ਪਿੱਛੋਂ ਅੱਗੇ ਨੂੰ ਚੱਲਣਾ ਕੀਤਾ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਅਗਲੇ ਨਗਰਾਂ ਵਿੱਚ ਗਏ, ਜਿਵੇਂ ਜਿਵੇਂ ਉੱਥੇ ਗੁਰੂ ਮਹਾਰਾਜ ਨੇ ਪ੍ਰੇਮ ਨਾਲ ਭਗਤੀ ਕਰਨੀ ਸ਼ਰਧਾ ਸਤਿਕਾਰ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਿਰਤਿਆ ਕਰਕੇ ਨਾਮ ਨਾਲ ਜੁੜਨਾ, ਇਹ ਸ਼ਭ ਉਪਦੇਸ਼ ਸਭ ਸਿੱਖਿਆ ਬਖਸ਼ੀ। ਉਹ ਜਿਵੇਂ ਪ੍ਰਸੰਗ ਆਉਣਗੇ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਇਨ ਸੋ ਪ੍ਰੀਤ ਨ ਕੀਜੈ ਕਬ ਹੀ, ਇਸ ਪ੍ਰਕਾਰ ਕਹਿ ਕਰ ਗੁਰ ਤਬ ਹੀ, ਵਿਦਾ ਹੋਏ ਕੀਨੋ ਪ੍ਰਸਥਾਨ, ਭਗਤ ਭਾਉ ਜਿਨ ਜਗ ਪ੍ਰਗਟਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪੁਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨੀ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਯੈ ਪ੍ਰਭੂ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ